ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਬਹੁਰ ਸੁਨੋ ਭਜਨਾਨੰਦ ਜੋ ਨਦੀ ਨੀਰ ਲਖੀਏ ਜਿਉਂ ਸੋ ਬਡਨ ਘਟਨ ਤਾਮਹਿ ਇਹ ਹੋਵਤ ਪਾਛਲ ਦੋਖਨ ਕੋ ਸਭ ਖੋਵਤ ਬਹੁਰ ਸੁਨੋ ਭਜਨਾਨੰਦ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੰਦੀਵਾਨ ਸਜਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦਾ ਪਾਠ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਰਾਹੀਂ ਲੜੀਵਾਰ ਰੂਪ ਪ੍ਰਸੰਗ ਸਰਵਣ ਕਰ ਰਹੇ ਹਾਂ। ਅੱਜ ਅਗਲਾ ਇਤਿਹਾਸ ਵਿੱਚ ਆ ਰਿਹਾ ਪ੍ਰਸੰਗ ਸਰਵਣ ਕਰਨਾ ਹੈ। ਜਿਸ ਤਰ੍ਹਾਂ ਮਰਦਾਨਾ ਨੇ ਬੇਨਤੀ ਕੀਤੀ ਹੈ ਕਿ ਆਪ ਜੀ ਨੇ ਪਹਿਲਾਂ ਮਹਾਰਾਜ ਨੌ ਖੰਡਾਂ ਦੇ ਦਰਸ਼ਨ ਤਾਂ ਕਰਵਾ ਹੀ ਦਿੱਤੇ ਹੈ, ਹੁਣ ਮਹਾਰਾਜ ਇਹ ਧਰਤੀ ਅਤੇ ਬ੍ਰਹਿਮੰਡ ਵਿੱਚ ਸੱਤ ਦੀਪ ਵੀ ਹਨ ਅਤੇ ਜਿੱਥੇ ਭਾਈ ਬਾਲਾ ਜੀ ਨੂੰ ਆਪ ਜੀ ਨੇ ਲੰਕਾ ਦਿਖਾ ਦਿੱਤੀ ਹੈ ਔਰ ਵੇਖਣ ਹਨੂੰਮਾਨ ਆਦਿਕਾਂ ਨਾਲ ਬਚਨ ਬਿਲਾਸ ਕਰਾ ਦਿੱਤੇ ਹੈ। ਜਿਸ ਤਰ੍ਹਾਂ ਰਾਣ ਨੂੰ ਮਾਰਿਆ, ਕੁੰਭ ਨੂੰ ਕਰਨ ਨੂੰ ਮਾਰਿਆ, ਮੇਘਨਾਥ ਗਾਦਕੇ ਮਾਰੇ, ਵਿਵੇਕਣ ਨੂੰ ਰਾਜ ਭਾਗ ਦਿੱਤਾ, ਉਹ ਪ੍ਰਸੰਗ ਵੀ ਇਹਨੂੰ ਸੁਣਾ ਦਿੱਤੇ ਅਤੇ ਮੈਨੇ ਕਿਹਾ ਤਾਂ ਹਨੂੰਮਾਨ ਦੇ ਨਾਲ ਵੀ ਗੱਲਬਾਤ ਕਰਾ ਦਿੱਤੀ ਹੈ। ਹੁਣ ਵਾਲਾ ਸੱਤ ਦੀਪਾਂ ਦੇ ਦਰਸ਼ਨ ਕਰਾਓ, ਦਿਖਾਓ ਉਹ ਕਿਹੋ ਜਿਹੇ ਨੇ। ਕੱਲ੍ਹ ਦੇ ਦੀਵਾਨ ਵਿੱਚ ਆਪਣੇ ਕੋਈ ਦੀਪਾਂ ਦਾ ਪ੍ਰਸੰਗ ਪੜ੍ਹਿਆ ਹੈ, ਜਿਵੇਂ ਆ ਜਿਹੜਾ ਖਾਰਾ ਪਾਣੀ ਵਾਲਾ ਸਮੁੰਦਰ ਹੈ, ਇਹ ਤੋਂ ਮਹਾਰਾਜ ਜੀ ਪਾਰ ਲੰਘੇ ਅੱਗੇ ਪਲਕ ਦੀਪ ਆ ਗਿਆ ਹੈ, ਉਹ ਜ਼ਿਆਦਾ ਪਿਲਖਣਾ ਦੇ ਦਰਖਤ ਹੋਣ ਕਰਕੇ ਉਹਦਾ ਨਾਂ ਪਲਖ ਸ਼ਦੀਪ। ਇਹਦੇ ਵਿੱਚ ਗਏ, ਉਪਦੇਸ਼ ਦਿੱਤਾ। ਅੱਗੇ ਜਿਹੜਾ ਸਮੁੰਦਰ ਹੈ, ਗੰਨੇ ਦਾ ਰਸ ਵਾਲਾ ਆ ਗਿਆ, ਰੋਹ ਦਾ ਆ ਗਿਆ, ਜਾਣੀ ਜ਼ਿਆਦਾ ਮਿੱਠੇ ਪਾਣੀ ਵਾਲਾ ਆ ਗਿਆ ਹੈ। ਅਤੇ ਸੰਦੀਪ ਦਾ ਨਾਮ ਸੀ ਸਾਲਮਲੀ, ਕਿਉਂਕਿ ਉੱਥੇ ਸਿੰਬਲ ਦੇ ਦਰਖਤ ਜ਼ਿਆਦਾ ਹੁੰਦੇ ਸਨ। ਇੱਥੇ ਭਾਵ ਭਗਤੀ ਦਿੜਾ ਕੇ ਅੱਗੇ ਉਡਾਰੀ ਮਾਰੀ, ਅੱਗੇ ਸ਼ਰਾਬ ਦਾ ਹੀ ਸਮੁੰਦਰ ਆ ਗਿਆ ਹੈ। ਬਾਕੀ ਸਮੁੰਦਰਾਂ ਦੇ ਉੱਪਰ ਤਾਂ ਮਹਾਰਾਜ ਇਸ ਤਰ੍ਹਾਂ ਪੈਦਲ ਹੀ ਜਾਂਦੇ ਸਨ, ਪਰ ਇੱਥੋਂ ਤਾਂ ਉਡਾਰੀ ਲੈ ਲਈ ਹੈ। ਅਤੇ ਅੱਗੇ ਉਹ ਕੁਛ ਨਵੇਂ ਦੀਪ ਆ ਗਿਆ ਹੈ। ਇੱਥੇ ਭਾਵ ਭਗਤੀ ਦਿੜਾਉਂਦੇ ਹੋਏ ਅੱਗੇ ਚੱਲੇ, ਅੱਗੇ ਦੁੱਧ ਦਾ ਸਮੁੰਦਰ ਆ ਗਿਆ। ਅਤੇ ਸਾਖ ਦੀਪ ਆਵੇ, ਸਾਗਵਾਨ ਦੇ ਦਰਖਤ ਹੋਣ ਕਰਕੇ ਦੀਪ ਦਾ ਨਾਂ ਸਾਖ ਹੈ। ਇੱਥੇ ਜਿਵੇਂ ਮਹਾਰਾਜ ਪਹੁੰਚੇ ਅਤੇ ਸਾਰਿਆਂ ਨੇ ਦਰਸ਼ਨ ਕਰਕੇ ਮਹਾਰਾਜ ਨੂੰ ਵੀ ਜਾਣਿਆ ਵੀ ਬਹੁਤ ਕਲਾ ਵਾਲੇ, ਮਹਾਰਾਜ ਦੇ ਚਰਨਾਂ ਕੌਣਾਂ 'ਤੇ ਮੱਥੇ ਟੇਕਦੇ ਹੈ। ਅਤੇ ਮਹਾਰਾਜ ਦੇ ਬਚਨ ਸੰਬੰਧੀ ਸਭ ਨੂੰ ਚਾਹਨਾ ਪ੍ਰਗਟ ਹੋਈ ਹੈ। ਬੜੇ ਪ੍ਰੇਮ ਪਿਆਰ ਨਾਲ ਮਹਾਰਾਜ ਦੇ ਨੇੜੇ ਜੇ ਹੋ ਕੇ ਬੈਠ ਗਏ ਅਤੇ ਗੁਰੂ ਮਹਾਰਾਜ ਨੇ ਮੁੱਖੋਂ ਬਚਨ ਕਿਹਾ ਵੀ ਭਾਈ ਨਾਮ ਜਪਿਆ ਕਰੋ, ਨਾਮ ਜਪਿਆ ਤੁਹਾਡਾ ਇਸ ਸਮੇਂ ਸਹਾਇਤਾ ਕਰੇਗਾ, ਸਹਾਈ ਹੋਵੇਗਾ। ਉਹ ਪਰਮੇਸ਼ਰ ਜਿਹੜੀ ਚੇਤਨ ਸੱਤਾ ਇਸ ਤਰ੍ਹਾਂ ਦੀ ਹੈ ਵੀ ਸਾਰੇ ਹਰ ਹਮ ਕੇ ਡਿੱਗ ਪਏ ਹੈ, ਨਾ ਬ੍ਰਹਮ ਅਤੇ ਨਾ ਬ੍ਰਹਮ ਦੀ ਸੱਤਾ ਨੂੰ ਕਿਸੇ ਤਰ੍ਹਾਂ ਕੋਈ ਜਾਣ ਸਕਿਆ ਹੈ। ਜੇ ਪਰਮੇਸ਼ਰ ਸੂਖਮ ਤੋਂ ਸੂਖਮ ਹੈ, ਗੁਪਤ ਤੋਂ ਗੁਪਤ ਹੈ, ਇਸ ਤਰ੍ਹਾਂ ਉਹਦੀ ਸੱਤਾ ਵੀ ਹੈ, ਸੂਖਮ ਵੀ ਹੈ ਅਤੇ ਬਹੁਤ ਗੁਪਤ ਵੀ ਹੈ। ਔਰ ਜਿੰਨੇ ਦਰਖਤ ਹੈ, ਬਨਸਪਤੀ ਲਹਿ ਲਹਾ ਰਹੀ ਹੈ, ਉਹਦੀ ਸੱਤਾ ਹੈ ਪਰ ਦਿਸ ਨਹੀਂ ਹੈ, ਇਹ ਗੁਪਤ ਹੈ। ਬਹੁਤ ਸੂਖਮ ਹੈ, ਇਹਨਾਂ ਅੱਖਾਂ ਨਾਲ ਨਹੀਂ ਦਰਸ਼ਨ ਹੁੰਦੇ ਉਹ ਚੇਤਨ ਸੱਤਾ ਦੇ। ਪ੍ਰਗਟ ਰੂਪ ਵੀ ਹੈ, ਅੱਗ ਲੱਗ ਜਿਹੜਾ ਭਾਂਬਣ ਮੱਚਦੀ ਪ੍ਰਕਾਸ਼ ਕਰਦੀ ਹੈ, ਫਿਰ ਉਹਦੀ ਸੱਤਾ ਕਰਕੇ ਸਾਰਾ ਕੁਛ ਹੈ, ਪੌਣ ਚੱਲ ਰਹੀ ਹੈ। ਇਸ ਤਰ੍ਹਾਂ ਉਹ ਜਿਹੜਾ ਵਾਹਿਗੁਰੂ ਦਾ ਸਰੂਪ ਹੈ, ਉਹ ਵੀ ਚਰ ਜਾਏ ਅਤੇ ਉਹ ਸਾਰਿਆਂ ਵਿੱਚ ਪ੍ਰਗਟ ਪ੍ਰਤੱਖ ਵੀ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਹੀ। ਤੂੰ ਹਿਰਦਾ ਗੁਪਤ ਬੈਸਾ ਦਿਨ ਰਾਤੀ, ਹਿਰਦੇ ਵਿੱਚ ਗੁਪਤ ਹੋ ਕੇ ਉਹ ਪ੍ਰਤੱਖ ਹੀ ਬਸ ਰਹੇ ਹੈ, ਕਿਉਂਕਿ ਜਿਸ ਤੋਂ ਬਿਨਾਂ ਸਾਰੀਆਂ ਜਿਹੜੀਆਂ ਗਿਆਨ ਦੀਆਂ ਕਰਨ ਦੀਆਂ ਕੋਈ ਕਿਰਿਆ ਨਹੀਂ ਕਰ ਸਕਦੀਆਂ। ਇਸ ਕਰਕੇ ਪ੍ਰਗਟ ਉਹਦੀ ਚੇਤਨ ਸੱਤਾ ਪ੍ਰਗਟ ਹੈ। ਇਸ ਤਰ੍ਹਾਂ ਫਿਰ ਮਹਾਰਾਜ ਨੇ ਨਾਲ ਕਿਹਾ ਵੀ ਜਿਹੜੇ ਅਭਿਸ਼ੇਵਕਾਰ ਹੈ, ਇਹ ਤਾਂ ਜਿਵੇਂ ਕਟੋਰੇ ਦਾ ਪਾਣੀ ਹੁੰਦਾ ਨਾ, ਉਹਦੇ ਥੱਲੇ ਹੈ। ਜਿਵੇਂ ਜਿਹੜਾ ਕਟੋਰੇ ਦਾ ਪਾਣੀ ਹੈ, ਉਹ ਡੁੱਲ ਵੀ ਜਾਂਦਾ, ਨਸ਼ਟ ਵੀ ਹੋ ਜਾਂਦਾ, ਡੁੱਲ ਜਾਂਦਾ ਹੈ। ਅਤੇ ਥੋੜ੍ਹਾ ਹੋਣ ਕਰਕੇ ਉਹ ਜੂਠਾ ਵੀ ਹੋ ਜਾਂਦਾ ਹੈ, ਅਤੇ ਮੌਸਮ ਦੇ ਪ੍ਰਭਾਵ ਕਰਕੇ ਠੰਡਾ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਮੌਸਮ ਦੇ ਪ੍ਰਭਾਵ ਕਰਕੇ ਉਹ ਬਹੁਤ ਗਰਮ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਵਿਸ਼ੇਵਕਾਰ ਹੈ ਵੀ ਕਟੋਰੇ ਦੇ ਪਾਣੀ ਵਾਂਗ ਹੈ, ਜਿਵੇਂ ਪਾਣੀ ਡੁੱਲ ਵੀ ਜਾਂਦਾ ਉਹ ਵਿਸ਼ੇ ਸੁੱਖ ਡੁੱਲ ਵੀ ਜਾਂਦਾ। ਇੱਕ ਕੋਈ ਵਿੱਚੋਂ ਚੜ੍ਹਾਈ ਕਰ ਜਾਏ, ਮਰ ਜਾਏ, ਫਿਰ ਸਾਨੂੰ ਵਿਸ਼ੇ ਸੁੱਖ ਡੁੱਲ ਗਿਆ, ਖਤਮ ਹੋ ਗਿਆ। ਕਿਉਂਕਿ ਉਹ ਜਿਹਦੇ ਨਾਲ ਸੰਬੰਧ ਹੈ, ਜਿਹਦੇ ਰਾਹੀਂ ਵਿਸ਼ੇ ਸੁੱਖ ਹੋ ਗਿਆ, ਉਹ ਤਾਂ ਹੁਣ ਹੈ ਨਹੀਂ ਸਰੀਰ ਕਰਕੇ। ਉਹ ਕਹਿੰਦੇ ਜਿਹੜਾ ਇੱਕ ਜੀ ਨੇ ਚੜ੍ਹਾਈ ਕਰ ਜਾਣਾ, ਇਹ ਕਟੋਰੇ ਦਾ ਜਲ ਵਿਸ਼ੇ ਸੁੱਖ ਦਾ ਡੁੱਲਣਾ ਹੈ। ਦੂਜਾ ਜਿਵੇਂ ਜੂਠਾ ਹੋ ਜਾਂਦਾ ਹੈ ਕਟੋਰੇ ਦਾ ਪਾਣੀ, ਇਸ ਤਰ੍ਹਾਂ ਵਿਸ਼ੇ ਸੁੱਖ ਜੂਠਾ ਵੀ ਹੋ ਜਾਂਦਾ ਹੈ। ਆਪਣੀ ਪਤਨੀ ਤੋਂ ਬਗੈਰ ਕਿਸੇ ਹੋਰ ਦੇ ਨਾਲ ਇਹ ਸੰਬੰਧ ਕਰ ਲਏ, ਇਹ ਝੂਠਾ ਹੋਣਾ ਹੈ। ਜਿਹੜਾ ਕੋਈ ਕ੍ਰਹਿਤਿਆ ਹੋ ਜਾਣਾ ਹੈ, ਇਹ ਝੂਠਾ ਹੋਣਾ ਵਿਸ਼ੇ ਸੁੱਖ ਦਾ ਪਾਣੀ ਦਾ। ਇਸੇ ਤਰ੍ਹਾਂ ਕਟੋਰੇ ਦਾ ਜਿਹੜਾ ਠੰਡਾ ਹੋ ਜਾਂਦਾ, ਵਿਸ਼ੇ ਸੁੱਖ ਠੰਡਾ ਵੀ ਹੋ ਜਾਂਦਾ ਪਾਣੀ ਵਾਂਗ। ਸਰੀਰ ਵਿੱਚ ਬਾਲੀ ਨਾ ਰਹੇ, ਕਮਜ਼ੋਰ ਕ੍ਰਿਸ਼ ਹੋ ਜਾਏ, ਨਕਾਰਾ ਜਿਹਾ ਹੋ ਜਾਏ, ਇਹ ਠੰਡਾ ਹੋਣਾ ਹੈ। ਇਸ ਤਰ੍ਹਾਂ ਜਿਵੇਂ ਪਾਣੀ ਗਰਮ ਹੋ ਜਾਂਦਾ ਕਟੋਰੇ ਦਾ, ਵਿਸ਼ੇ ਸੁੱਖ ਕਹਿੰਦੇ ਗਰਮ ਵੀ ਹੈ ਪਾਣੀ ਵਾਂਗ। ਬਹੁਤੀ ਕਹਿੰਦੇ ਉਹ ਵਿਸ਼ੇ ਪਦਾਰਥਾਂ ਦੀ ਲਾਲਸਾ ਵੱਧ ਜਾਣੀ, ਇੱਛਾ ਕਾਸ਼ ਬਹੁਤੇ ਪਦਾਰਥਾਂ ਦੀ ਵਿਸ਼ੇ ਸੁੱਖ ਦੀ ਵੱਧ ਜਾਣੀ, ਉਹਦੇ ਕਰਕੇ ਤਪਣਾ, ਇਹ ਗਰਮ ਹੋਣਾ ਹੈ ਇਸਦਾ। ਇਸ ਕਰਕੇ ਕਹਿੰਦੇ ਕਟੋਰੇ ਦੇ ਪਾਣੀ ਵਿੱਚ ਜਿਵੇਂ ਕੁਝ ਘਾਟਾ ਨਿਊਨਤਾ ਹੈ, ਵਿਸ਼ੇ ਸੁੱਖ ਵਿੱਚ ਵੀ ਦੋਖ ਗੁਨਾਹ ਕੋਈ ਖਾਮੀਆਂ ਹਨ, ਇਹ ਤੁਸੀਂ ਜਾਣ ਲਓ। ਦੂਜੇ ਪਾਸੇ ਹੁਣ ਜਿਹੜਾ ਕੋਈ ਭਜਨ ਕਰਨ ਦਾ ਆਨੰਦ ਹੈ, ਉਹਦੇ ਸੰਬੰਧੀ ਮਹਾਰਾਜ ਬਾਖਬੀਰ ਦਿੰਦੇ, ਤੀਜਾ ਬ੍ਰਹਮ ਦਾ ਆਨੰਦ। ਉਹ ਤਿੰਨ ਤਰ੍ਹਾਂ ਦੇ ਆਨੰਦਾਂ ਦੀ ਬਾਖਬੀਰ ਦਿੱਤੀ ਹੈ। ਪਹਿਲਾਂ ਵਿਸ਼ੇ ਸੁੱਖ ਦਾ ਆਨੰਦ, ਉਹ ਵੀ ਉਹ ਕਟੋਰੇ ਦੇ ਪਾਣੀ ਵਾਂਗ ਹੀ ਹੈ, ਜੂਠਾ ਹੈ, ਠੰਡਾ ਹੈ, ਡੁੱਲਦਾ ਹੈ। ਇਸ ਤਰ੍ਹਾਂ ਉਹ ਗਰਮ ਹੁੰਦਾ ਹੈ। ਹੁਣ ਅੱਗੇ ਜਿਹੜਾ ਕੋਈ ਭਜਨ ਦਾ ਆਨੰਦ ਹੈ, ਉਹਦੇ ਸੰਬੰਧੀ ਮਹਾਰਾਜ ਆਪ ਆਖੀ ਦਿੰਦੇ, ਉਹ ਵੀ ਉਹ ਨਦੀ ਦੇ ਪਾਣੀ ਵਾਂਗ ਹੈ। ਜਿਵੇਂ ਵੀ ਆਪ ਪਰਮਾਰਥ ਦੀ ਵਿਚਾਰ ਜਿਹੜੇ ਸਾਖਦੀਪ ਦੇ ਲੋਕ ਸਨ, ਜਿਵੇਂ ਉਹਨਾਂ ਨੂੰ ਆਪ ਜੀ ਨੇ ਕਿਹਾ ਸੀ, ਉਹ ਜੋ ਬਚਨ ਆਉਂਦੇ ਹਨ ਪਰਨ ਮਿਲ ਕੇ ਸੁਣੀਏ ਜੀ। ਬਹੁਰ ਸੁਣੋ ਭਜਨ ਆਨੰਦ ਜੋ, ਗੁਰੂ ਮਹਾਰਾਜ ਕਹਿੰਦੇ ਵੀ ਇਹ ਤਾਂ ਵਿਸ਼ੇ ਆਨੰਦ ਆ, ਤੁਹਾਨੂੰ ਵਾਕਵੀ ਦਿੱਤੀ ਹੈ ਵੀ ਕਟੋਰੇ ਦੇ ਪਾਣੀ ਵਾਂਗ ਹੈ, ਜੂਠਾ ਹੁੰਦਾ ਹੈ, ਡੁੱਲਦਾ ਹੈ, ਠੰਡਾ ਹੁੰਦਾ ਹੈ, ਗਰਮ ਹੁੰਦਾ ਹੈ। ਇਸ ਤੋਂ ਬਗੈਰ ਜਿਹੜਾ ਕੋਈ ਪਰਮੇਸ਼ਰ ਦੇ ਭਜਨ ਕਰਨ ਦਾ ਆਨੰਦ ਹੈ। ਨਦੀ ਨੀਰ ਲਖੀਏ ਜਾ ਸੋ, ਉਹ ਕਹਿੰਦੇ ਜਿਵੇਂ ਨਦੀ ਦਾ ਪਾਣੀ ਹੁੰਦਾ ਹੈ, ਇਸ ਤਰ੍ਹਾਂ ਭਜਨ ਦਾ ਆਨੰਦ ਕਹਿੰਦੇ ਨਦੀ ਦੇ ਪਾਣੀ ਵਾਂਗ ਜਾਲ ਲਈਏ, ਸਮਝ ਲਈਏ। ਵਡਨ ਘਟਨ ਤਾਮ ਇਹ ਹੋਵਤ, ਜਿਵੇਂ ਨਦੀ ਦੇ ਪਾਣੀ ਵਿੱਚ ਬਾਰਿਸ਼ ਬਹੁਤੀ ਪੈ ਗਈ ਪਹਾੜਾਂ ਤੇ, ਪਾਣੀ ਨਦੀ ਦਾ ਵੱਧ ਜਾਂਦਾ ਹੈ, ਅਤੇ ਬਾਰਿਸ਼ ਨਾ ਪਈ ਪਹਾੜਾਂ 'ਤੇ ਅਤੇ ਨਦੀ ਦਾ ਪਾਣੀ ਘੱਟ ਜਾਂਦਾ ਹੈ। ਵੀ ਜਿਵੇਂ ਉਹ ਨਦੀ ਦੇ ਪਾਣੀ ਵਿੱਚ ਵਧਣਾ ਘਟਣਾ ਹੁੰਦਾ ਹੈ, ਇਸ ਤਰ੍ਹਾਂ ਪਰਮੇਸ਼ੁਰ ਦੇ ਭਜਨ ਦਾ ਆਨੰਦ ਵੀ ਜਿਹੜਾ ਹੈ ਉਹਦੇ ਵਿੱਚ ਵੀ ਵਧਣਾ ਘਟਣਾ ਹੁੰਦਾ ਹੈ। ਜੇ ਬਹੁਤਾ ਭਜਨ ਕਰਦਾ ਹੈ ਤਾਂ ਬਹੁਤਾ ਆਨੰਦ ਹੈ, ਜੇ ਘੱਟ ਜਾਏ ਤਾਂ ਘੱਟ ਜਾਂਦਾ ਹੈ। ਇਸ ਕਰਕੇ ਕਹਿੰਦੇ ਭਜਨ ਦਾ ਜਿਹੜਾ ਆਨੰਦ ਆ, ਨਦੀ ਦੇ ਪਾਣੀ ਵਾਂਗ ਜਗਿਓ। ਜੇ ਪਾਣੀ ਦਾ ਆਨੰਦ ਘਟਦਾ ਵਧਦਾ ਰਹਿੰਦਾ, ਇਸੇ ਤਰ੍ਹਾਂ ਭਜਨ ਦਾ ਆਨੰਦ ਵੀ ਘਟਦਾ ਵਧਦਾ ਰਹਿੰਦਾ ਹੈ। ਪਾਛਲ ਦੋਖਨ ਕੋ ਸਭ ਖੋਵਤ, ਇੰਨਾ ਜ਼ਰੂਰ ਹੈ ਵੀ ਜਿਹੜਾ ਭਜਨ ਦਾ ਆਨੰਦ ਹੈ, ਸਿਮਰਨ ਦਾ ਆਨੰਦ ਹੈ, ਉਹ ਜਿਹੜੇ ਪਿਛਲੇ ਜਨਮਾਂ ਵਿੱਚ ਦੋਖਣ ਔਗੁਣ ਗੁਨਾਹ ਕੀਤੇ ਹੈ, ਉਹਨਾਂ ਨੂੰ ਜ਼ਰੂਰ ਇਹ ਗਵਾ ਦਿੰਦਾ, ਖਤਮ ਕਰ ਦਿੰਦਾ ਹੈ। ਕੁਨ ਗਿਆਨਾਨੰਦ ਜਾਨ ਹੋ ਐਸੇ, ਫਿਰ ਵੀ ਜਿਹੜਾ ਪਰਮੇਸ਼ਰ ਦੇ ਗਿਆਨ ਦਾ ਆਨੰਦ ਹੈ ਉਹ ਤੁਸੀਂ ਇਸ ਤਰ੍ਹਾਂ ਜਾਣ ਲਓ। ਸਾਗਰ ਜਲ ਅਪਾਰ ਹੋਏ ਜੈਸੇ, ਇਸ ਤਰ੍ਹਾਂ ਵੀ ਸਮੁੰਦਰ ਦਾ ਜਿਹੜਾ ਪਾਣੀ ਬੇਅੰਤ ਬੇਅੰਤੀ ਹੁੰਦਾ ਹੈ, ਲੱਖਾਂ ਮਣੀ ਹੁੰਦਾ ਹੈ। ਦੁੱਖ ਵਿਹੀਨ ਸਦਾ ਇੱਕ ਸਾਰਾ, ਇਸ ਤਰ੍ਹਾਂ ਜਿਹੜਾ ਬ੍ਰਹਮ ਦਾ ਆਨੰਦ ਹੈ ਇਹਦੇ ਵਿੱਚ ਕੋਈ ਗੁਣੋਂ ਨੁਕਸ਼ ਨਹੀਂ ਹੈ, ਦੁੱਖਾਂ ਗੁਨਾਹਾਂ ਤੋਂ ਨੁਕਸ਼ਾਂ ਤੋਂ ਬਿਨਾਂ ਹੈ ਅਤੇ ਸਦਾ ਇੱਕ ਸਾਰ ਇੱਕੋ ਜਿਹਾ ਹੈ। ਜਿਵੇਂ ਸਮੁੰਦਰ ਦਾ ਪਾਣੀ ਘਟਦਾ ਹੀ ਨਹੀਂ ਹੈ, ਇੱਕ ਸਮਾਨ ਹੀ ਰਹਿੰਦਾ ਹੈ, ਨਦੀਆਂ 999 ਹੈ, ਸਾਰੀਆਂ ਦੀਆਂ ਪਾਣੀ ਵਿੱਚ ਪੈਂਦਾ ਹੈ, ਇਹਦੇ ਨਾਲ ਸਮੁੰਦਰ ਉੱਛਦਾ ਨਹੀਂ ਹੈ, ਜੇ ਨਾ ਪੈਣ ਤਾਂ ਫਿਰ ਘਟਦਾ ਨਹੀਂ ਹੈ, ਥੱਲੇ ਨਹੀਂ ਹੁੰਦਾ, ਇੱਕ ਰਸ ਰਹਿੰਦਾ ਸਮੁੰਦਰ ਦਾ ਪਾਣੀ ਬੇਅੰਤ ਬੇਅੰਤ। ਇਸ ਤਰ੍ਹਾਂ ਕਹਿੰਦੇ ਜਿਹੜਾ ਪਰਮੇਸ਼ੁਰ ਦੀ ਪ੍ਰਾਪਤੀ ਦਾ ਆਨੰਦ ਹੈ ਨਾ, ਉਹਦੀ ਲਖਤਾ ਕਰਕੇ ਗਿਆਨ ਕਰਕੇ ਆਨੰਦ ਆਇਆ ਹੈ, ਉਹ ਵੀ ਇੱਕੋ ਜਿਹਾ ਰਹਿੰਦਾ, ਉਹਦੇ ਵਿੱਚ ਵਾਟ ਘਾਟ ਨਹੀਂ ਹੁੰਦੀ ਹੈ। ਜੇ ਪਾਵਹਿ ਤੇ ਤਰਹਿ ਸੰਸਾਰਾ, ਜਿਹੜੇ ਵੀ ਗਿਆਨ ਦਾ ਆਨੰਦ ਪਾਉਂਦੇ ਹਨ ਉਹ ਤਾਂ ਸੰਸਾਰ ਤੋਂ ਮਨੁੱਖ ਪਾਰ ਲੰਘ ਜਾਂਦੇ ਤਰ ਜਾਂਦੇ ਹਨ। ਜਾਂ ਤੇ ਤੁਮ ਜਪ ਕਰ ਸ੍ਰੀ ਰਾਮ, ਇਸ ਕਰਕੇ ਵੀ ਹੇ ਲੋਕੋ, ਤੁਸੀਂ ਉਹ ਜਦੋਂ ਰਾਮ ਸੇਵ ਸਰੂਪ ਵਿਆਪਕ ਸਰੂਪ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਪਾਏ ਗਿਆਨ ਪਹੁੰਚੋ ਸੁਖ ਧੰਮ, ਗਿਆਨ ਦਾ ਆਨੰਦ ਪਾ ਕੇ ਜਾਂ ਬ੍ਰਹਮ ਗਿਆਨ ਪਾ ਕੇ ਜੋ ਸੁਖਾਂ ਦਾ ਘਰ ਹੈ ਵਾਹਿਗੁਰੂ ਦਾ ਸਰੂਪ ਸੱਚਖੰਡ, ਉਹਦੇ ਵਿੱਚ ਜਾ ਪਹੁੰਚੋ। ਇਹ ਤਨ ਕਰਮ ਤਰੋਵਰ ਜਨ, ਫਿਰ ਮਹਾਰਾਜ ਕਹਿਣ ਲੱਗੇ ਵੀ ਹੇ ਲੋਕੋ, ਜਿਹੜਾ ਮਨੁੱਖਾ ਸਰੀਰ ਹੈ ਇਹ ਕਰਮਾਂ ਦਾ ਬਿਰਸ਼ ਹੈ, ਜਾਣ ਲੋ ਅਰੋਗਤਾ ਸਾਖਾ ਮਨ, ਹਮਾਰਾ ਬਿਰਸ਼ ਦੀਆਂ ਟਾਹਣੀਆਂ ਹੁੰਦੀਆਂ ਹਨ, ਇਹ ਜਿਹੜਾ ਸਰੀਰ ਹੈ ਕਰਮਾਂ ਦਾ ਬਿਰਸ਼, ਇਹਦੀਆਂ ਟਾਹਣੀਆਂ ਕਹਿਣੇ ਹੈ, ਕਹਿੰਦੇ ਸਰੀਰ ਕਰਕੇ ਜਿਹੜੀ ਹਮੇਸ਼ਾ ਨਿਰੋਗਤਾ ਤੰਦਰੁਸਤੀ ਹੈ, ਇਹ ਕਹਿੰਦੇ ਸਰੀਰ ਰੂਪੀ ਬਿਰਸ਼ ਦੀਆਂ ਕਹਿੰਦੇ ਟਾਹਣੀਆਂ ਪਛਾਣ ਲਓ। ਜਲ ਸਿੰਚਨ ਕਰਨ ਧਰਮ ਹੀ ਕਾ, ਇਸ ਤਰ੍ਹਾਂ ਕਹਿੰਦੇ ਪਾਣੀ ਦਰਖਤ ਨੂੰ ਸਿੰਜੀਦਾ ਹੁੰਦਾ, ਕਹਿੰਦੇ ਜਿਹੜਾ ਕਹਿੰਦੇ ਧਰਮ ਕਰਨਾ ਹੈ ਇਹ ਸਰੀਰ ਨਾਲ ਕਿ ਪੁੰਨ ਰੂਪ ਕਰਮ ਕਰਨਾ, ਚੰਗਾ ਕੰਮ ਕਰਨਾ ਹੈ, ਇਹੀ ਕਹਿੰਦੇ ਪਾਣੀ ਦਾ ਸਿੰਜਣਾ ਇਹ ਸਰੀਰ ਰੂਪੀ ਦਰਖਤ ਨਾ। ਸਿਮਰਨ ਨਾਮ ਪੁਸ਼ਪ ਭਾਨੀ ਕਾ, ਇਹ ਸਰੀਰ ਦੇ ਨਾਲ ਜਿਹੜਾ ਪਰਮੇਸ਼ਰ ਦਾ ਨਾਮ ਸਿਮਰਦੇ ਰਹਿਣਾ ਹੈ, ਇਹੀ ਸਰੀਰ ਰੂਪੀ ਦਰਖਤ ਨੂੰ ਮਾਨੋ ਕਹਿੰਦੇ ਚੰਗਾ ਫੁੱਲ ਲੱਗਣਾ ਹੈ। ਭਇਓ ਗਿਆਨ ਫਲ ਲਾਗਿਓ ਰੂਰਾ, ਇਸ ਤਰ੍ਹਾਂ ਜਿਹੜਾ ਇਹ ਸਿਮਰਨ ਕਰਕੇ ਜਦੋਂ ਕਹਿੰਦੇ ਉਹ ਬ੍ਰਹਮ ਗਿਆਨ ਹੋ ਗਿਆ, ਇਹ ਮਾਨੋ ਸਰੀਰ ਰੂਪੀ ਫਲ ਦਰਖਤ ਨੂੰ ਬੜਾ ਚੰਗਾ ਫਲ ਲੱਗ ਗਿਆ ਹੈ। ਮਗਨ ਆਨੰਦ ਰਹਿਓ ਰਸ ਪੂਰਾ, ਇਸ ਤਰ੍ਹਾਂ ਜਿਹੜਾ ਆਨੰਦ ਵਿੱਚ ਮਗਨ ਰਹਿਣਾ ਹੈ, ਇਹ ਮਾਨੋ ਫਲ ਕਹਿੰਦੇ ਐਨ ਰਸ ਨਾਲ ਪੂਰਾ ਭਰ ਰਿਹਾ, ਇਹ ਰਸ ਭਰਿਆ ਫਲ ਹੈ। ਅਸ ਵਿਚਾਰ ਮਨ ਤਜ ਹੋ ਬਿਕਾਰਾ, ਇਸ ਕਰਕੇ ਇਸ ਤਰ੍ਹਾਂ ਮਨ ਦੇ ਵਿੱਚ ਬ੍ਰਹਮ ਵਿਚਾਰ ਕਰਕੇ ਮਨ ਦੇ ਵਿੱਚੋਂ ਬਕਾਰ ਜਿਹੜੇ ਉਹਨਾਂ ਨੂੰ ਛੱਡ ਦਿਓ। ਸਿਮਰੋ ਸਦਾ ਨਾਮ ਕਰਤਾਰਾ, ਇਹਦੇ ਥਾਂ ਕਹਿੰਦੇ ਸਦਾ ਕਰਤਾਰ ਦਾ ਨਾਮ ਯਾਦ ਕਰੋ, ਕਰਤਾਰ ਨੂੰ ਚੇਤੇ ਕਰੋ। ਇਹ ਉਪਦੇਸ਼ ਦੀਨ ਤਿੰਨ ਤਾਈ, ਇਸ ਤਰ੍ਹਾਂ ਦਾ ਜਿਹੜਾ ਉਪਦੇਸ਼ ਆਪ ਜੀ ਨੇ, ਜੇ ਸਾਂਖਦੀਪ ਦੇ ਲੋਕ ਸਨ ਜਿੱਥੇ ਉਹ ਦੁੱਧ ਦਾ ਸਮੁੰਦਰ ਚੱਲ ਰਿਹਾ, ਸਿੰਬਾ ਜ਼ਿਆਦਾ ਸਾਗਵਾਨ ਦੇ ਦਰਖਤ ਹੈ, ਉਸ ਦੇ ਦੀਪ ਦੇ ਲੋਕਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਕਿਤਕ ਦਿਵਸ ਰਹਿ ਕਰ ਜਗ ਸਾਈ, ਇਸ ਤਰ੍ਹਾਂ ਸਾਖ ਦੀਪ ਦੇ ਵਿੱਚ ਕੁਝ ਕੁ ਦਿਨ ਮਹਾਰਾਜ ਜੀ ਰਹਿ ਕਰਕੇ, ਬਹਰੋ ਕੀਨੋ ਗਮਨ ਅਗਾਰੀ, ਫਿਰ ਇਸ ਤੋਂ ਬਾਅਦ ਆਪ ਜੀ ਨੇ ਸਾਖ ਦੀਪ ਤੋਂ ਅੱਗੇ ਚੱਲਣਾ ਕੀਤਾ। ਧਰਾ ਦੀਪ ਕੀ ਉਲੰਘੇ ਸਾਰੀ, ਇਹ ਸਾਖ ਦੀਪ ਦੀ ਧਰਤੀ ਹੈ ਸਾਰੀ, ਆਪ ਜੀ ਕਹਿੰਦੇ ਲੰਘ ਚਲਦੇ ਚਲਦੇ। ਬਤੀਸ ਜੋਜਨ ਥੋ ਬਿਸਥਾਰਾ, ਅੱਗੇ ਜਿਹੜਾ ਦੀਪ ਆਇਆ ਉਹਦਾ 32 ਜੋਜਨ, ਇੱਥੇ ਲੱਖ ਸ਼ਬਦ ਨਾਲ ਲਾਉਣਾ ਅਰਥ ਵਾਸਤੇ, 32 ਲੱਖ ਜੋਜਨ ਬਿਸਥਾਰਾ, ਕਿਉਂਕਿ ਅੱਗੇ 64 ਲੱਖ ਆ ਜਾਣਾ ਹੈ, ਪਿੱਛੇ ਵੀ 1 ਲੱਖ ਜੋਜਨ, 2 ਲੱਖ ਜੋਜਨ, 4 ਲੱਖ ਜੋਜਨ, ਇਸੇ ਤਰ੍ਹਾਂ ਉਸੇ ਪ੍ਰਕਰਨ ਅਨੁਸਾਰ ਇੱਥੇ ਅਰਥ ਵਾਸਤੇ ਵੀ ਇਹਦਾ 32 ਲੱਖ ਯੋਜਨ ਵਿਸਥਾਰ ਹੈ, ਫੈਲਾਅ ਹੈ, ਅਤੇ ਇੱਕ ਯੋਜਨ ਚਾਰ ਕੋਹ ਦਾ ਜਾਣਿਆ ਜਾਂਦਾ ਹੈ, ਇਸ ਹਿਸਾਬ ਨਾਲ 32 ਲੱਖ ਯੋਜਨ ਵਿਸਥਾਰ ਦਾ ਸਾਰਾ ਹੋ ਗਿਆ 1,28 ਲੱਖ ਕੋਹ। ਇਸ ਤਰ੍ਹਾਂ 1,28 ਲੱਖ ਕੋਹਾਂ ਦਾ ਇਹ ਜਿਹੜਾ ਇਹ ਦੀਪ ਆਇਆ ਹੈ ਇਹਦਾ ਫੈਲਾਅ ਹੈ। ਮੱਧ ਸਾਗਰ ਕੋ ਆਏ ਕਰਾਰਾ, ਅੱਗੇ ਕਹਿੰਦੇ ਜਿਹੜਾ ਸਮੁੰਦਰ ਸਹਿਜ ਦਾ ਸਮੁੰਦਰ ਹੈ ਉਹਦਾ ਕਿਨਾਰਾ ਜਾ ਆ ਗਿਆ ਹੈ। ਦੀਪ ਸਮਾਨ ਹੁਤੋ ਪਰ ਮਾਨਾ, ਇਹ ਸਮੁੰਦਰ ਜਿਹੜਾ ਸ਼ਹਿਦ ਹੈ ਇਹਦਾ ਵੀ ਕਹਿੰਦੇ ਜਿਹੜਾ ਅੰਦਾਜ਼ਾ ਹੈ ਪ੍ਰਮਾਣ ਹੈ ਮਿਣਤੀ ਹੈ ਇਹ ਦੀਪ ਦੇ ਸਮਾਨ ਹੀ ਸੀ। ਭਾਵ ਜਿੰਨਾ ਕੁ ਦੀਪ ਸੀ ਉਹਨਾਂ ਕੁ ਦਾ ਕਹਿੰਦੇ ਮਿਣਤੀ ਦਾ ਉਨੇ ਕੁ ਮਿਣਤੀ ਸਮੁੰਦਰ ਦੀ ਹੈ। 32 ਲੱਖ ਦੀਪ ਬੱਤੀ ਲੱਖ ਯੋਜਨ ਵਿਸਾਰ 1,28,00,000 ਕੋਹਾਂ ਇਹ ਬਣ ਗਿਆ ਸਾਰਾ ਦੀਪ ਦੀ ਵੀ। ਦੀਪ ਦਾ ਇਹਦੇ ਕਰਕੇ ਕੀ ਹੈ ਵੀ ਸੁੰਦਰ ਉਹਦੇ ਸਮਾਨ ਹੀ 1,28,00,000 ਜਿੰਨਾ ਸਮੁੰਦਰ ਸਹਿਜ ਦਾ ਉਨਾ ਹੀ ਇਹਦਾ ਵਿਸਾਰ ਹੈ। ਹੋਰ ਕੀ ਹੈ ਪਾਰ ਗਏ ਤੇ ਕਿਰਪਾ ਨਿਧਾਨਾ, ਗੁਰੂ ਮਹਾਰਾਜ ਜੀ ਕਹਿੰਦੇ ਇਸ ਤੋਂ ਪਾਰ ਚਲੇ ਗਏ ਕਿਰਪੇ ਦੇ ਖਜ਼ਾਨਾ ਹੈ ਜੀ। ਆਵਾ ਪੁਸ਼ਕਰ ਦੀਪ ਅਗਾਰੀ, ਅੱਗੇ ਕਹਿੰਦੇ ਚਲਦਿਆਂ ਚਲਦਿਆਂ ਪੁਸ਼ਕਰ ਦੀਪ ਆ ਗਿਆ ਹੈ। ਪਹੁੰਚੇ ਤੇ ਕੇ ਜਾਏ ਮਝਾਰੀ, ਉਹਦੇ ਮਝਾਰੀ ਕੇ ਵਿਚਕਾਰ ਜਾ ਪਹੁੰਚੇ ਅਗਾਰੀ ਦੇ ਪਾਰ ਥਾਂ ਸ਼ੁੱਧ ਮਝਾਰੀ ਹੈ। ਰੁਚਰ ਬਿਲੋਕ ਨਗਰ ਤੇ ਮਾਹੀ, ਉੱਥੇ ਪੁਸ਼ਕਰ ਦੀਪ ਦੇ ਵਿੱਚ ਕੋਈ ਸੋਹਣਾ ਨਗਰ ਦੇਖ ਕੇ ਆਪ ਜੀ ਨੇ ਸਤਨਾਮ ਉਪਦੇਸ਼ ਤਹਾਹੀ, ਮਹਾਰਾਜ ਜੀ ਨੇ ਵੀ ਸਾਰਿਆਂ ਨੂੰ ਵੀ ਸਤਨਾਮ ਵਾਹਿਗੁਰੂ ਜਪੋ ਉਪਦੇਸ਼ ਦੇਣਾ ਸ਼ੁਰੂ ਕੀਤਾ। ਕਰਨੀ ਸੰਤਨ ਸੇਵ ਸਿਖਾਈ, ਆਏ ਗਏ ਸਾਧੂ ਸੰਤਾਂ ਦੀ ਤੁਸੀਂ ਸੇਵਾ ਕਰਨੀ ਹੈ, ਚੰਗੀ ਤਰ੍ਹਾਂ ਸਿਖਾਇਆ ਸਭ ਨੂੰ। ਭਾਉ ਭਗਤ ਅਭਿਰਾਮ ਦ੍ਰਿੜਾਈ, ਪ੍ਰੇਮ ਨਾਲ ਭਗਤੀ ਕਰਨੀ ਹੈ ਸੋਹਣੇ ਢੰਗ ਨਾਲ ਪੱਕਿਆਂ ਕਰਾਈ ਹੈ। ਤਹਿ ਤੇ ਚੱਲ ਪਹੁੰਚੇ ਪ੍ਰਭ ਤਹਿਵਾ, ਜਿਹੜਾ ਪੁਸ਼ਕਰ ਦੀਪ ਹੈ ਉਸ ਤੋਂ ਚੱਲਦੇ ਹੋਏ ਮਹਾਰਾਜ ਉੱਥੇ ਜਾ ਪਹੁੰਚੇ ਹਨ। ਉਤੋਂ ਸਪਤਮੋ ਸਾਗਰ ਜਿਹਵਾ, ਤੇ ਕਹਿੰਦੇ ਅੱਗੇ ਸਤਮਾ ਸਮੁੰਦਰ ਹੈ ਸੀ, ਤੱਟ ਪਰ ਠਾਂਡੇ ਕਿਰਪਾ ਨਿਧਾਨਾ, ਕਿਨਾਰੇ ਉੱਪਰ ਜਾ ਪਹੁੰਚੇ ਹਨ। ਉਹ ਦਹੀਂ ਦਾ ਸਮੁੰਦਰ ਸਮਝ ਲੈਣਾ, ਇਹ ਸਤਮਾ ਸਮੁੰਦਰ ਦਹੀਂ ਦਾ ਹੈ। ਲਵਣ ਈਖ ਕਿਰਤ ਵਾਰਨੀ, ਦੁੱਧ ਦਹੀਂ ਅਰ ਨੀਰ, ਸਤੋ ਜੇ ਸਮੁੰਦਰ ਕਹਿਤੇ ਕਵਜਨ ਧੀਰ, ਉਸਦੇ ਉੱਪਰ ਜਾ ਖੜੋਤੇ ਹਨ। ਮਰਦਾਨੇ ਕੋ ਬਚਨ ਬਖਾਨਾ, ਮਰਦਾਨੇ ਨੂੰ ਆਪ ਜੀ ਨੇ ਬਚਨ ਕਿਹਾ, ਇਹੀ ਸਪਤਮ ਦੀਪ ਜਨੀਜੈ, ਜਿਹੜਾ ਪੁਸ਼ਕਰ ਦੀਪ ਤੈਨੂੰ ਜਣਾਇਆ ਇਹ ਸਤਮਾ ਦੀਪ ਤੂੰ ਜਾਣ ਲੈ। 64 ਲੱਖ ਯੋਜਨ ਲੱਖ ਲੀਜੈ, ਇਹਦਾ ਜਿਹੜਾ ਆਕਾਰ ਹੈ ਨਾ ਪ੍ਰਸਾਰ ਹੈ 64 ਲੱਖ ਯੋਜਨ ਜਾਣ ਲੈ। ਭਾਵ 2 ਕਰੋੜ ਤੇ 56 ਲੱਖ ਕੋ ਜਾਣ ਲਾ ਇਸਦਾ ਵਿਸਾਰ। ਇਸ ਸਮਾਨ ਇਹ ਸਾਗਰ ਜਨ, ਇਹਦੇ ਬਰਾਬਰ ਹੀ ਇਹ ਸਮੁੰਦਰ ਤੂੰ ਜਾਣ ਲਾ। ਮਿਸ਼ਟ ਨੀਰ ਕੋ ਸਰਬ ਪਛਾਣਾ ਹੋ, ਸਮੁੰਦਰ ਕਹਿੰਦੇ ਮਿੱਠੇ ਪਾਣੀ ਦਾ ਤੂੰ ਸਾਰਾ ਪਛਾਣ ਲਾ। ਸੁਣ ਕੇ ਪ੍ਰਸ਼ਨ ਕੀਨ ਮਰਦਾਨੇ, ਮਹਾਰਾਜ ਤੋਂ ਸੁਣ ਕੇ ਮਰਦਾਨੇ ਨੇ ਫੇਰ ਸਵਾਲ ਕਰ ਦਿੱਤਾ, ਇਸ ਤੇ ਪਰ ਕਿਆ ਕਰੋ ਬਖਾਨੇ, 7 ਸਮੁੰਦਰ ਤੇ 7 ਦੀਪ ਤੁਸੀਂ ਦੱਸ ਦਿੱਤੇ ਹੈ ਤੇ ਦਿਖਾ ਦਿੱਤੇ ਹੈ, ਇਸ ਤੋਂ ਪਰੇ ਮਹਾਰਾਜ ਨਾ ਕੀ ਹੈ ਇਹ ਵੀ ਮਹਾਰਾਜ ਨਾਲ ਹੀ ਦੱਸ ਦਿਓ ਜੀ। ਰਹਿ ਕੌਣ ਕੈਸੀ ਹੈ ਧਰਨੀ, ਇਹਨਾਂ 7 ਦੀਪਾਂ ਸਮੁੰਦਰਾਂ ਤੋਂ ਅੱਗੇ ਹੋਰ ਕੌਣ ਰਹਿੰਦਾ ਹੈ ਤੇ ਉੱਥੇ ਧਰਤੀ ਕਿਹੋ ਜੀ ਹੈ ਕੈਸੀ ਹੈ। ਪਹੁੰਚੇ ਤਹਾ ਕੌਣ ਕਰ ਕਰਨੀ, ਜਿਹੜੀ ਮਹਾਰਾਜ ਕਰਨੀ ਕਮਾਈ ਕਰਕੇ ਉੱਥੇ ਮਨੁੱਖ ਪਹੁੰਚ ਜਾਂਦਾ ਹੈ ਵੀ ਦੱਸ ਦਿਓ। ਅੰਤਰ ਜਾਮੀ ਗਿਰਾ ਉਚਾਰੀ, ਮਰਦਾਨੇ ਤੋਂ ਸੁਣ ਕੇ ਅੰਦਰ ਦੀਆਂ ਜਾਣਨ ਵਾਲੇ ਅੰਤਰ ਜਾਮੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ, ਸੁਰ ਨਰ ਦਾਨਵ ਕੋ ਨਾ ਅਗਾਰੀ, ਮਰਦਾਨੇ ਜਿਹੜੇ 7 ਸਮੁੰਦਰ ਤੇ 7 ਦੀਪ ਤੈਨੂੰ ਦਿਖਾਏ ਹੈ ਇਸ ਤੋਂ ਅੱਗੇ ਕਹਿੰਦੇ ਨਾ ਕੋਈ ਦੇਵਤਾ ਹੈ, ਨਾ ਕੋਈ ਮਨੁੱਖ ਹੈ, ਨਾ ਕੋਈ ਅੱਗੇ ਦਾਨੋ ਹੈ। ਕੰਚਨ ਕੀ ਛਿਤ ਕੇ ਤਿਕ ਜਾਨਾ, ਐਵੇਂ ਮਰਦਾਨੇ ਥੋੜੀ ਜੀ ਜਿਹੜੀ ਧਰਤੀ ਸੋਨੇ ਦੀ ਹੈਗੀ ਅੱਗੇ, ਉਹ ਤੂੰ ਜਾਣ ਲੈ ਸਮਝ ਲੈ। ਤੇ ਤੇ ਪਰੇ ਪਹਾੜ ਮਹਾਨਾ, ਸੋਨੇ ਦੀ ਧਰਤੀ ਤੋਂ ਪੁਰੇ ਕਹਿੰਦੇ ਬੜੇ ਬੜੇ ਪਹਾੜ ਹੀ ਪਹਾੜ ਪਏ। ਲੋਕਾ ਲੋਕ ਨਾਮ ਹੈ ਜਾ ਕੋ, ਉਹਨਾਂ ਪਹਾੜਾਂ ਦਾ ਨਾਮ ਕਹਿੰਦੇ ਵਿਦਵਾਨਾਂ ਨੇ ਲੋਕਾ ਲੋਕ ਪਰਬਤ ਕਰਕੇ ਰੱਖਿਆ ਹੈ ਤੇ ਦੱਸਦੇ। ਬਹੁ ਵਿਸਤਾਰ ਜਾਨੀਐ ਤਾਂ ਕੋ, ਜਿਹੜੇ ਲੋਕਾ ਲੋਕ ਪਹਾੜ ਹੈ ਉਹਨਾਂ ਦਾ ਬੜਾ ਭਾਰੀ ਫੈਲਾ ਹੈ, ਬਹੁਤ ਦੂਰ ਤੱਕ ਫੈਲੇ ਹੋਏ ਆ। ਚੌਫੇਰੇ ਦੀਪਨ ਕੇ ਸੋ, ਜੇ ਮਰਦਾਨੇ ਪੁੱਛੇ ਵੀ ਉਹ ਜਿਹੜੇ ਪਹਾੜ ਕਿੱਥੋਂ ਤਿਕਰ ਫੈਲੇ ਹੈ, ਲੈ ਉਹ ਵੀ ਦੱਸ ਦਿੰਦੇ ਆ। ਜਿਹੜੇ ਸੱਤ ਦੀਪ ਹੈ ਕਹਿੰਦੇ ਇਹਨਾਂ ਦੇ ਚਾਰ ਛਫਿਰੇ ਲੋਕਾ ਲੋਕ ਹੀ ਪਹਾੜ ਫੈਲੇ ਹੋਏ। ਤਿਸ ਤੇ ਪਰੇ ਨ ਅਵਨੀ ਕੋ, ਉਹ ਜਿਹੜੇ ਲੋਕਾ ਲੋਕ ਪਹਾੜ ਹੈ ਉਹਨਾਂ ਤੋਂ ਪਰੇ ਹੋਰ ਕੋਈ ਧਰਤੀ ਹੈ ਨਹੀਂ। ਇਸ ਤੇ ਉਰੇ ਪ੍ਰਕਾਸ਼ ਹੈ ਸਾਰੇ, ਜਿਹੜਾ ਲੋਕਾ ਲੋਕ ਪਹਾੜ ਹੋ ਇਸ ਤੋਂ ਉਰਲੇ ਪਾਸੇ ਸਾਰੇ ਕਹਿੰਦੇ ਆ ਪ੍ਰਕਾਸ਼ ਕਰਦੇ। ਮਾਰ ਤੰਡ ਸਾਗਰ ਸੁਤ ਤਾਰੇ, ਜਿਹੜਾ ਸੂਰਜ ਹੈ ਇਹ ਵੀ ਕਹਿੰਦੇ ਲੋਕਾ ਲੋਕ ਪਹਾੜ ਤੋਂ ਉਰੇ ਪ੍ਰਕਾਸ਼ ਕਰਦਾ ਹੈ, ਤੇ ਸਾਗਰ ਸੁੱਤ ਸਮੁੰਦਰ ਦਾ ਪੁੱਤਰ ਆ, ਚੰਦਰਮਾ ਸਮੁੰਦਰ ਚੋਂ ਨਿਕਲਿਆ ਨਾ 14 ਰਤਨਾਂ ਵਿੱਚ, ਇਸ ਕਰਕੇ ਇਹ ਜਿਹੜਾ ਚੰਦਰਮਾ ਇਹ ਵੀ ਉਰੇ ਹੀ ਪ੍ਰਕਾਸ਼ ਕਰਦਾ ਹੈ। ਹੋਰ ਜਿਹੜੇ ਆ ਤਾਰੇ ਆਕਾਸ਼ ਵਿੱਚ ਇਹ ਵੀ ਉਹ ਲੋਕਾਂ ਲੋਕ ਪਹਾੜ ਤੋਂ ਉਰੇ ਹੀ ਪ੍ਰਕਾਸ਼ ਕਰਦੇ ਆ, ਚਾਨਣ ਕਰਦੇ ਆ। ਪਰ ਨਕਾ ਕੋ ਹੋਏ ਪ੍ਰਕਾਸ਼, ਇਹਨਾਂ ਸੱਤਾਂ ਦੀਪਾਂ ਤੋਂ ਪਰੇ ਕਿਸੇ ਦਾ ਕੋਈ ਪ੍ਰਕਾਸ਼ ਨੀ, ਕੋਈ ਚਾਨਣ ਨੀ। ਗਾਡੋ ਬਡੋ ਅੰਧੇਰੋ ਰਾਸਾ, ਮਰਦਾਨੇ ਬੜਾ ਗਾੜਾ ਸੰਘਣਾ, ਉੱਥੇ ਹਨੇਰਾ ਹੀ ਹਨੇਰਾ ਹੈ ਅੱਗੇ। ਦੋਹਰਾ ਜੇ ਦਵਾਦਸ ਸੂਰਜ ਚੜ ਹੈ, ਇਹੋ ਮੇਰੇ ਗਾੜੇ ਹਨੇਰੇ ਦੇ ਵਿੱਚ ਮਰਦਾਨੇ ਕਹਿੰਦੇ 12 ਸੂਰਜ ਵੀ ਚੜ ਪੈਣ। ਸਰਬ ਸਿਆਮ ਹੋਏ ਜਾਏ, ਕਹਿੰਦੇ ਉੱਥੇ ਗਾੜੇ ਹਨੇਰੇ ਵਿੱਚ ਚਾਨਣ ਤਾਂ ਉਹਨਾਂ ਤੋਂ ਕੀ ਹੋ ਜਾਣਾ, ਕਹਿੰਦੇ ਸਾਰੇ ਉਹ ਸੂਰਜ ਜਿਹੜੇ 12 ਕਾਲੇ ਹੋ ਜਾਣਗੇ। ਅਬ ਚੱਲ ਜੰਬੂ ਦੀਪ ਕੋ, ਕਹਿੰਦੇ ਲੈ ਵੀ ਮਰਦਾਨੇ ਹੁਣ ਆਪਣਾ ਜਿਹੜਾ ਜੰਬੂ ਦੀਪ ਹੈ ਨਾ ਭਾਰਤ ਖੰਡ, ਉਹਦੇ ਵਿੱਚ ਆਪਾਂ ਚੱਲੀਏ। ਧਰਤ ਪੁਨੀਤ ਸੁਹਾਏ, ਇਹੀ ਜਿਹੜੀ ਧਰਤੀ ਰਿਸ਼ੀਆਂ ਮੁਨੀਆਂ ਅਵਤਾਰਾਂ ਦੀ ਹੈ ਬੜੀ ਸੋਹਣੀ ਹੈ। ਚੌਪਈ ਅਸ ਕਹਿ ਸ੍ਰੀ ਗੁਰ ਲੀਨ ਉਡਾਰੀ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕਹਿ ਕੇ ਮਰਦਾਨੇ ਨੂੰ ਉੱਥੋਂ ਉਡਾਰੀ ਲੈ ਲਈ, ਉਡਾਰੀ ਮਾਰ ਦਿੱਤੀ। ਜੰਬੂ ਆਵਨ ਇੱਛਾ ਧਾਰੀ, ਜਿਹੜਾ ਜੰਬੂ ਦੀ ਪੈਦੇ ਵਿੱਚ ਆਉਣ ਦੀ ਇੱਛਾ ਧਾਰਨ ਕੀਤੀ ਹੈ। ਮਨ ਚਿਤਵਨ ਜਿਉਂ ਤਾਹਾਂ ਸਿਧਾਏ, ਜਿਵੇਂ ਮਨ ਚਿਤਵਨੀ ਕਰਦਾ ਨਾ, ਇਸ ਤਰ੍ਹਾਂ ਕਹਿੰਦੇ ਮਨ ਦੀ ਚਿਤਵਨੀ ਵਾਂਗ ਹੀ ਚਲੇ ਗਏ, ਭਾਵ ਜਿਵੇਂ ਮਨ ਬਸ ਫੁਰਨੇ ਨਾਲ ਹੀ ਲੱਖਾਂ ਕਰੋੜਾਂ ਕੋਹਾਂ ਤੇ ਪਹੁੰਚ ਜਾਂਦਾ ਹੈ। ਹੁਮਾਰਾ ਕਹਿੰਦੇ ਜਾ ਪਹੁੰਚੇ ਹਨ। ਸਰਬ ਦੀਪ ਤਜ ਕਰ ਸੋ ਆਏ, ਸਾਰੇ ਦੀਪ ਸੀ ਉਹਨਾਂ ਨੂੰ ਛੱਡ ਕਰਕੇ ਵਾਪਸ ਆ ਗਏ ਜੰਬੂ ਦੀਪ ਵਿੱਚ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ, ਕਵੀ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਹਨ। ਹਿਰਦੈ ਧਿਆਨ ਧਾਰ ਰੋਜ, ਹਮੇਸ਼ਾ ਮੈਂ ਉਹਨਾਂ ਦਾ ਹਿਰਦੇ ਵਿੱਚ ਧਿਆਨ ਧਾਰਦਾ। ਪਾਏ ਸਮਤ ਕੋ ਓਜ ਅਤ, ਮਹਾਰਾਜ ਸਰੂਪ ਦਾ ਧਿਆਨ ਹਿਰਦੇ ਪਾ ਕੇ ਤੇ ਉਸ ਮਹਾਰਾਜ ਦੇ ਕਹਿੰਦੇ ਸਰੂਪ ਦੇ ਧਿਆਨ ਰਾਹੀਂ ਸ੍ਰੇਸ਼ਟ ਮਤ ਦਾ ਬਲ ਪਾ ਕੇ ਨਿਜ ਸਰੂਪ ਕੋ ਖੋਜ, ਕਹਿੰਦੇ ਜੋ ਆਪਣਾ ਸਵੈ ਸਰੂਪ ਹੈ ਆਤਮ ਸਰੂਪ ਦੀ ਖੋਜ ਕਰ ਰਿਹਾ, ਖੋਜ ਵਿੱਚ ਲੱਗ ਰਿਹਾ ਹਾਂ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਗੁਣ ਪੂਰਨ। ਭਾਈ ਬਾਲਾ ਜੀ ਕਹਿੰਦੇ ਹੋਏ ਗੁਣਾਂ ਵਿੱਚ ਪਰਿਪੂਰਨ ਗੁਰੂ ਅੰਗਦ ਸਾਹਿਬ ਜੀ, ਅਗਲਾ ਇਤਿਹਾਸ ਸਰਵਣ ਕਰ ਲਈਏ। ਆਏ ਜੰਬੂ ਮਹਿ ਪੁਨ ਤੂਰਨ, ਸੱਤੇ ਦੀਪ ਸੱਤੇ ਸਮੁੰਦਰ ਮਰਦਾਨੇ ਨੂੰ ਦਿਖਾ ਕੇ ਗੁਰੂ ਮਹਾਰਾਜ ਬੜੀ ਫਿਰ ਛੇਤੀ, ਜਿਹੜਾ ਪਹਿਲਾ ਜੰਬੂ ਦੀਪ ਸੀ ਉਹਦੇ ਵਿੱਚ ਹੀ ਫਿਰ ਛੇਤੀ ਆ ਪਹੁੰਚੇ। ਸਹਿਜ ਸੁਭਾਇਕ ਆਏ ਸੁਹੇਲੋ, ਰਸਤੇ ਵਿੱਚ ਆਉਂਦਿਆਂ ਕੋਈ ਅੱਕ ਥੱਕ ਨਹੀਂ ਗਏ, ਕਹਿੰਦੇ ਸੁਤੇ ਸਵਾਈ ਸੋਨ ਸੁਖੀ ਸੇ ਲੈ ਆ ਗਏ ਹਨ। ਹੋਤ ਭਇਓ ਸਿੱਧਨ ਸੋ ਮੇਲੋ, ਜਿਹੜੇ ਜੰਬੂ ਦੇ ਵਿੱਚ ਆ ਗਏ ਆ ਜਿਹੜੇ ਸਿੱਧ ਲੋਕਾਂ ਨਾਲ, ਇਹਨਾਂ ਨਾਲ ਮੇਲ ਮਿਲਾਪ ਹੋ ਗਿਆ ਆਉਂਦੇ ਆਸਾ। ਗੋਰਖ ਤਪ ਕੋ ਹੁਤੋ ਸਥਾਨਾ, ਜਿੱਥੇ ਗੋਰਖ ਨਾਥ ਦਾ ਤਪ ਕਰਨ ਵਾਲਾ ਅਸਥਾਨ ਹੈ ਸੀ। ਬੈਠ ਗਏ ਤਹਿ ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਉੱਥੇ ਨੇੜੇ ਜੇ ਹੋ ਕੇ ਬੈਠ ਗਏ। ਸਭ ਸਿੱਧਨ ਮਿਲ ਇੱਕ ਤਿਲ ਲੀਨੋ, ਸਾਰੇ ਸਿੱਧਾਂ ਨੇ ਰਲ ਮਿਲ ਕੇ ਨਾ ਤੇ ਸਕਦੇ ਇੱਕ ਤਿਲ ਜਾ ਲੈ ਰਿਹਾ ਹੈ। ਗੁਰ ਆਗੇ ਭੇਟ ਸੋ ਧਰ ਦੀਨੋ, ਇਹ ਤਿਲ ਦੀ ਜਿਹੜੀ ਭੇਟ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਣਾ ਸਵਾਰ ਕੇ ਰੱਖ ਦਿੱਤੀ ਹੈ। ਕਹਿੰਦੇ ਮਹਾਰਾਜ ਤੁਸੀਂ ਜਿੱਥੇ ਜਾਂਦੇ ਹੋ ਸਾਰਿਆਂ ਨੂੰ ਕਹਿੰਦੇ ਵੰਡ ਕੇ ਛਕਣਾ ਹੈ। ਲਓ ਜੀ ਮਹਾਰਾਜ ਅਸੀਂ ਆ ਤਿਲ ਭੇਟਾ ਕੀਤੀ ਹੈ, ਸਾਰਿਆਂ ਨੂੰ ਵੰਡ ਕੇ ਛਕਾ ਦਿਓ ਜੀ। ਕਹਿਓ ਕਿ ਸਭ ਮਹਿ ਦੇਹ ਵਰਤਾਈ, ਨਾਲਿਓ ਤਿਲ ਜਾ ਰੱਖ ਕੇ ਕਹਿੰਦੇ ਜੀ ਇਹ ਸਾਰਿਆਂ ਵਿੱਚ ਜਿੰਨੇ ਅਸੀਂ ਆਏ ਹਾਂ ਸਾਰਿਆਂ ਨੂੰ ਗੱਫਾ ਵਰਤਾ ਦਿਓ ਜੀ। ਨੀਰਦ ਰਾਏ ਦੀਨ ਤਿਹ ਥਾਈ, ਵੇਖ ਪਾਂ ਰਗੜ ਕੇ ਪਾਣੀ ਜਾ ਪਾ ਕੇ ਸਰਦਾਈ ਜੀ ਨਾ ਬਣਾ ਕੇ ਛਕਾ ਦੇਣ। ਇਸ ਕਰਕੇ ਉਹ ਤਿਲ ਜਾ ਰੱਖ ਕੇ ਜਿੱਥੇ ਮਹਾਰਾਜ ਬੈਠੇ ਉੱਥੇ ਧਰਤੀ ਦਾ ਹੇਠਲਾ ਪਾਣੀ ਉਹ ਕੋਈ ਨਹੀਂ ਸੀਗੀ, ਉਹ ਹੁਣ ਵੀ ਉਹ ਨਾਨਕ ਮੱਥੇ ਤੋਂ ਬਾਹਰ ਬਾਹਰ ਜਾਈਏ ਸਥਾਨ ਬਣਿਆ ਖੂਹ ਜੀ ਹੈਗੀ ਹੈ। ਕਹਿੰਦੇ ਉਹ ਪਾਣੀ ਜਿਹਾ ਸੁਕਾ ਦਿੱਤਾ, ਖਤਮ ਕਰ ਦਿੱਤਾ ਹੈ। ਸਰਬ ਪ੍ਰਕਾਰ ਜਾਨ ਗੁਣ ਖਾਨੀ, ਗੁਣਾਂ ਦੇ ਖਾਣ ਸਤਿਗੁਰੂ ਨੇ ਸਭ ਤਰ੍ਹਾਂ ਕਰਕੇ ਜਾਣ ਲਿਆ ਵੀ ਅਸੀਂ ਨਾਮ ਜਪੋ ਵੰਡ ਕੇ ਛਕੋ ਉਪਦੇਸ਼ ਦਿੰਦੇ ਆ, ਸਾਨੂੰ ਮਸ਼ਕਰੀ ਟੀਚਰ ਜੀ ਕਰਦੇ ਆ। ਮੇਰੇ ਸੰਗ ਕਹੀ ਅਸ ਬਾਨੀ, ਉਸ ਵੇਲੇ ਮਹਾਰਾਜ ਨੇ ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮੇਰੇ ਸਾਥ ਫਿਰ ਬਚਨ ਕਿਹਾ ਹੈ। ਹੇ ਬਾਲੇ ਤੁਮ ਖੋਟਾ ਹੋ ਨੀਕੇ, ਹੇ ਬਾਲੇ ਤੁਮ ਘੋਟਾ ਹੋ ਨੀਕੇ, ਹੇ ਭਾਈ ਬਾਲਾ ਤੂੰ ਆ ਜਿਹੜਾ ਚਲਜਾ ਸਿੱਧਾ ਨੇ ਰੱਖਿਆ ਨਾ ਇਹਨੂੰ ਚੰਗੀ ਤਰ੍ਹਾਂ ਰਗੜਨ ਲੱਗ ਪਾ, ਘੋਟਣ ਲੱਗ ਪਾ। ਬਹੁਰ ਵਰਤਾਵੋ ਮੱਧ ਸਭੀ ਕੇ, ਫਿਰ ਵੀ ਇਹ ਤਿਲਜਾ ਘੋਟ ਕੇ ਸਰਦਾਈ ਜੀ ਬਣਾ ਕੇ ਸਾਰਿਆਂ ਸਿੱਧਾਂ ਦੇ ਵਿਚਕਾਰ ਤੂੰ ਖੁੱਲੇ ਗੱਫੇ ਵਰਤਾ ਦਾ ਇਹਨਾਂ ਨੂੰ ਛਕਾ ਲੇ। ਉਤੀ ਦੂਰ ਸਰਤਾ ਬਹਿ ਬਾਰੀ, ਕਿਉਂ ਮਹਾਰਾਜ ਨੇ ਜਦੋਂ ਬਚਨ ਕਿਹਾ ਜਿਹੜੀ ਉਹ ਨਦੀ ਚੱਲ ਰਹੀ ਸੀ ਕਹਿੰਦੇ ਬੜੀ ਦੂਰ ਸੀ ਉੱਥੋਂ। ਉੱਚੇ ਸੁਰਸੋਂ ਗੁਰੂ ਗੁਹਾਰੀ, ਗੁਰੂ ਮਹਾਰਾਜ ਨੇ ਉੱਚੀ ਆਵਾਜ਼ ਦੇ ਨਾਲ ਕਹਿੰਦੇ ਉਹ ਨਦੀ ਨੂੰ ਸੱਦਿਆ। ਸੋ ਆਈ ਤਤਕਾਲ ਅਗਾਰੀ, ਜਦੋਂ ਮਹਾਰਾਜ ਨੇ ਆਵਾਜ਼ ਜੀ ਮਾਰੀ ਕਹਿੰਦੇ ਉਦੋਂ ਹੀ ਬੜੀ ਛੇਤੀ ਦੇ ਕੇ ਉਹ ਨਦੀ ਨੇੜੇ ਆ ਗਈ ਹੈ। ਮਨਹੋ ਬੁਲਾਈ ਕਿਨ ਗੋ ਪਾਰੀ, ਬਾਲਾ ਜੀ ਕਹਿੰਦੇ ਜਿਵੇਂ ਕਿਸੇ ਨੇ ਗਊ ਆਪਣੀ ਘਰ ਦੀ ਪਾਲੀ ਹੋਵੇ, ਉਹ ਆਵਾਜ਼ ਜੀ ਮਾਰੇ ਤੇ ਝੱਟ ਹੀ ਉਹ ਆ ਜਾਂਦੀ ਹੈ। ਇਸ ਤਰ੍ਹਾਂ ਮਾਨੋ ਗਊ ਪਾਲੀ ਸੀ ਨਦੀ, ਮਹਾਰਾਜ ਦੇ ਆਵਾਜ਼ ਨਾਲ ਝੱਟ ਹੀ ਆ ਗਈ ਜਿੱਥੇ ਭਾਈ ਬਾਲਾ ਸੀ ਉਹ ਤਿਲ ਰਗੜੀ ਜਾਂਦੇ। ਤੇਹ ਤੇ ਜਲ ਪਾਤਰ ਭਰ ਲੀਨ, ਭਾਈ ਬਾਲਾ ਜੀ ਨੇ ਉੱਥੋਂ ਜਲ ਦਾ ਜਿਹੜਾ ਭਾਂਡਾ ਜਿਹਾ ਕਮੰਡਲ ਜਿਹਾ ਭਰ ਲਿਆ। ਤਿਲ ਕੋ ਘੋਟ ਮਿਲਾਵਨ ਕੀਨ, ਇਸ ਤਰ੍ਹਾਂ ਤਿਲ ਨੂੰ ਰੁੜ ਰੁੜ ਕੇ ਤੇ ਉਹਦੇ ਵਿੱਚ ਇਸ ਤਰ੍ਹਾਂ ਜਲ ਮਿਲਾ ਦਿੱਤਾ ਹੈ। ਕੌਣ ਸਭ ਸਿੱਧਨ ਮਹਿ ਵਰਤਾਵਾ, ਆ ਫੇਰ ਕਹਿੰਦੇ ਉਹ ਜਿਹੜਾ ਤਿਲ ਜਿਹਾ ਰੋੜ ਕੇ ਤੇ ਪਾਣੀ ਪਾ ਕੇ ਸਾਰੇ ਸਿੱਧਾਂ ਨੂੰ ਵਰਤਾ ਦਿੱਤਾ ਹੈ। ਤਿੰਨ ਸਮਾਜ ਅਤ ਪਿਖਤ ਲਜਾ, ਜਿੰਨਾ ਸਿੱਧਾਂ ਦਾ ਕਹਿੰਦੇ ਸਮਾਜ ਸੀ ਇਕੱਠ ਸੀ, ਉਹ ਵੇਖ ਕੇ ਭਾਈ ਪ੍ਰਧਾਨੇ ਨੂੰ ਬਹੁਤ ਸ਼ਰਮਿੰਦਾ ਜਿਹਾ ਹੋਇਆ ਵੀ ਅਸੀਂ ਤਾਂ ਮਖੌਲ ਕੀਤਾ ਸੀ ਤੇ ਗੁਰੂ ਮਹਾਰਾਜ ਨੇ ਆਹੋ ਪਾਣੀ ਅਸੀਂ ਸੁਕਾ ਦਿੱਤਾ ਸੀ, ਆ ਨਦੀ ਸੱਦ ਲਈ ਹੈ ਤੇ ਇਸ ਤਰ੍ਹਾਂ ਪਾਣੀ ਮਿਲਾ ਕੇ ਸਾਰਿਆਂ ਨੂੰ ਛਕਾ ਦਿੱਤਾ ਹੈ। ਬੋਲਿਓ ਮੰਗਲ ਨਾਥ ਸੁਜਾਨਾ, ਉਸ ਵੇਲੇ ਜਿਹੜਾ ਮੰਗਲ ਨਾਥ ਸਿਆਣਾ ਸੀ ਫਿਰ ਉਹ ਬੋਲਿਆ ਹੈ, ਕਲ ਮਹਿ ਤੁਮ ਅਵਤਾਰ ਮਹਾਨਾ, ਗੁਰੂ ਨਾਨਕ ਸਾਹਿਬ ਜੀ ਕਲਯੁਗ ਦੇ ਭਿਆਨਕ ਸਮੇਂ ਵਿੱਚ ਤੁਹਾਡਾ ਮਹਾਨ ਅਵਤਾਰ ਹੋਇਆ। ਅਲਖ ਨਿਰੰਜਨ ਮੂਰਤ ਰੂਰੀ, ਮੈਂ ਤਾਂ ਜਾਣਨਾ ਜਿਹੜਾ ਲਖਣੇ ਤੋਂ ਰਹਿਤ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹਰ ਸਰੂਪ ਹੈ ਉਹੀ ਸੋਹਣੀ ਹੈ ਸ਼ਕਲ ਸਭ ਬਿਦਗੀ ਅਜਮਤ ਧਾਰ ਪੂਰੀ ਉਸ ਪਰਮੇਸ਼ਰ ਨੇ ਸਭ ਤਰ੍ਹਾਂ ਦੀ ਜਿਹੜੀ ਮਹਾਨ ਸ਼ਕਤੀ ਉਹ ਧਾਰਨ ਕੀਤੀ ਹੈ ਉਹ ਗੁਰੂ ਨਾਨਕ ਰੂਪ ਹੋ ਰਿਹਾ ਵਾਹਿਗੁਰੂ ਤੁਮਰੀ ਸਰਬਰ ਮੂਰਖ ਕਰ ਐਸੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਆ ਜਿਹੜਾ ਮੂਰਖ ਲਾਣਾ ਨਾ ਸਾਡਾ ਸਿਧਾਂਤਾਂ ਦਾ ਦੇਖੋ ਤੁਹਾਡੀ ਇਹ ਬਰਾਬਰੀ ਕਰਦਾ ਹੈ ਬਹਰ ਲਜਾਏ ਰਿਦੇ ਦੁੱਖ ਭਰ ਹੀ ਜਦੋਂ ਮਹਾਰਾਜ ਤੁਸੀਂ ਉਹ ਸ਼ਰਮਸ਼ਾਰ ਕਰ ਦਿੰਦੇ ਸ਼ਰਮਿੰਦਤ ਕਰਦੇ ਆ ਫਿਰ ਹਿਰਦੇ ਵਿੱਚ ਬੜਾ ਦੁੱਖ ਜਿਹਾ ਭਰਦੇ ਹਿਰਦੇ ਕਰਕੇ ਦੁਖੀ ਹੋ ਜਾਂਦੇ ਮਨਮੁਖ ਮਹਿਮਾ ਜਾਣਹਿ ਨਾਹੀ ਸਾਡੇ ਜਿਹੜੇ ਸਿੱਧ ਹੈ ਇਹ ਮਨਮੁਖ ਹੈ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ ਸਮਝਦੇ ਨਿਜ ਹੰਕਾਰ ਵਿਖੇ ਗਰ ਬਾਹੀ ਆਪਣੇ ਹੰਕਾਰ ਦੇ ਵਿੱਚ ਹੀ ਬੜੇ ਹੰਕਾਰੀ ਬਣੇ ਪਏ ਹੋਏ ਹੰਕਾਰੀ ਹੋਏ ਪਏ ਤੁਮ ਹੈ ਪਛਾਣਹਿ ਸੇ ਗੁਣ ਖਾਨੀ ਮਹਾਰਾਜ ਜਿਹੜੇ ਤੁਹਾਨੂੰ ਪਛਾਣਦੇ ਉਹ ਤਾਂ ਬਈ ਗੁਣਾਂ ਦੇ ਖਾਣ ਹੈ ਲੋਕ ਸੁਣ ਸ੍ਰੀ ਨਾਨਕ ਉਚਰੀ ਬਾਣੀ ਮੰਗਲ ਨਾਥ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਬਚਨ ਕਹੇ ਮੰਗਲ ਨਾਥ ਸੁਣੋ ਤੁਮ ਐਸੇ ਮੰਗਲ ਨਾਥਾ ਤੂੰ ਸੁਣ ਲਾ ਇਸ ਤਰ੍ਹਾਂ ਨਾਮ ਬਿਨਾਂ ਗਤ ਹੋਤ ਨ ਕੈਸੇ ਮਨੁੱਖ ਨਾਮ ਨੀ ਨਾ ਜਪਦਾ ਉਹਦੀ ਕਿਸੇ ਤਰ੍ਹਾਂ ਦੀ ਕਰਕੇ ਕਲਿਆਣ ਨੀ ਹੁੰਦੀ ਨਾਮਹੀਨ ਨਰ ਨਰਕ ਸਿਧਾਵੇ ਹੈ ਮੰਗਲ ਨਾਲ ਨਾਮ ਤੋਂ ਬਿਨਾਂ ਤਾਂ ਮਨੁੱਖ ਨਰਕਾਂ ਨੂੰ ਸਿੱਧਾ ਜਾਂਦਾ ਬੇਮੁਖ ਨਾਮ ਅਧਿਕ ਦੁੱਖ ਪਾਵੇ ਹੈ ਜਿਹੜਾ ਨਾਮ ਤੋਂ ਬੇਮੁਖ ਪੁਰਸ਼ ਹੈ ਉਹ ਬਹੁਤਾ ਦੁੱਖ ਪਾਉਂਦਾ ਇੱਥੇ ਸੁਣ ਕੇ ਬੋਲਿਓ ਭੰਗਰ ਬੈਨਾ ਉਸ ਵੇਲੇ ਮੰਗਲ ਨਾਥ ਨੇ ਤਾਂ ਕਿ ਸੱਤ ਸੱਤ ਗਿਆ ਪਰ ਜਿਹੜਾ ਭੰਗਰ ਨਾਲ ਸੀ ਨਾ ਇਹ ਸੁਣ ਕੇ ਬਚਨ ਬੋਲਿਆ ਗਿਓ ਜੋਗ ਗਿਆਨ ਬਿਨ ਕੇਵਲ ਹੈ ਨਾ ਗੁਰੂ ਨਾਨਕ ਸਾਹਿਬ ਜੀ ਜੋਗ ਕੀਤੇ ਬਗੈਰ ਗਿਆਨ ਨਹੀਂ ਹੁੰਦਾ ਮਨੁੱਖ ਨੂੰ ਗਿਆਨ ਤੋਂ ਬਗੈਰ ਕੇਵਲ ਮੁਕਤੀ ਨਹੀਂ ਹਾਸਲ ਹੁੰਦੀ ਤੁਮ ਕੈਸੇ ਕਾ ਨਾਮ ਬਖਾਨਾ ਹੋ ਜੋਗ ਤੋਂ ਬਿਨਾਂ ਕਹਿੰਦੇ ਨਾਮ ਨੂੰ ਕਿਵੇਂ ਕਹੀ ਜਾਂਦੇ ਹੋ ਵੀ ਨਾਮ ਹੀ ਨਾਮ ਨਾਲ ਹੀ ਸਭ ਕੁਝ ਮਨੁੱਖ ਮੁਕਤ ਹੋ ਜਾਂਦਾ ਹੈ ਨਾਮ ਤੋਂ ਬਗੈਰ ਮਰਕਾਂ ਨੂੰ ਜਾਂਦਾ ਹੈ ਨਾਮ ਤੋਂ ਬਗੈਰ ਦੁੱਖ ਪਾਉਂਦਾ ਹੈ ਇਸ ਕਰਕੇ ਯੋਗ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਤੁਸੀਂ ਕਹਿੰਦੇ ਯੋਗ ਤੋਂ ਬਿਨਾਂ ਉਹ ਨਾਮ ਨੂੰ ਕਿਵੇਂ ਮਹਾਨ ਕਹੀ ਜਾਂਦੇ ਹੋ ਮਨ ਮਹਿ ਮਤ ਨਾ ਮਾਰੋ ਜਾਣੋ ਹਾਂ ਸਾਡਾ ਜਿਹੜਾ ਮਨ ਮਤ ਹੈ ਨਾ ਉਹਨੂੰ ਮਨ ਦੇ ਵਿੱਚ ਤੁਸੀਂ ਕੁਝ ਕਰਕੇ ਵੀ ਨਹੀਂ ਜਾਣਦੇ ਹੋ ਦੋਹਰਾ ਗੁਰੂ ਕਹੇ ਸ੍ਰੀ ਨਾਮ ਮੈਂ ਮਹਾਰਾਜ ਕਹਿੰਦੇ ਹੋ ਭਗਰ ਨਾਥਾ ਜੋ ਪਰਮੇਸ਼ਰ ਦਾ ਸੁਭਾਅ ਵਾਲਾ ਨਾਮ ਹੈ ਜਬ ਹੀ ਮਨ ਥਿਤ ਪਾਏ ਕਿਸੇ ਮਨੁੱਖ ਦਾ ਜਿਹੜਾ ਮਨ ਉਹਦੇ ਵਿੱਚ ਟਕਾ ਪਾ ਲੈਂਦਾ ਨਾਮ ਵਿੱਚ ਈਸ਼ਰ ਕਰਨਾ ਤੇ ਤਬੈ ਭੰਗਰ ਨਾਥ ਉਸ ਵੇਲੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਉਹਦੀ ਕਿਰਪਾ ਕਰਕੇ ਤਦੋਂ ਗਿਆਨ ਹਿਰਦੈ ਹੋ ਜਾਏ ਕੋਈ ਯੋਗ ਯੋਗ ਕਰਨ ਦੀ ਲੋੜ ਨਹੀਂ ਹੈ ਜਦੋਂ ਨਾਮ ਵਿੱਚ ਇਸਤਰੀ ਮਨ ਪਾਉਂਦਾ ਹੈ ਫਿਰ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਕਿਰਪਾ ਹੋ ਜਾਂਦੀ ਹਿਰਦੇ ਵਿੱਚ ਗਿਆਨ ਹੋ ਜਾਂਦਾ ਨਾਮ ਬਿਨਾਂ ਨਹਿ ਜੋਗ ਹੈ ਇਸ ਕਰਕੇ ਭੰਗਰ ਨਾਥਾ ਨਾਮ ਜਪੇ ਤੋਂ ਬਗੈਰ ਤਾਂ ਜੋਗ ਵੀ ਸਖਲ ਨਹੀਂ ਹੈ ਦੇਖੋ ਹਿਰਦੇ ਵਿਚਾਰ ਆਪਣੇ ਹਿਰਦੇ ਵੀ ਤਾਂ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਦੇਖ ਤਾਂ ਤੇ ਸਭ ਹੀ ਸਿੱਧ ਮਹਿ ਇਸ ਕਰਕੇ ਸਾਰੀਆਂ ਜਿਹੜੀਆਂ 18 ਸਿੱਧੀਆਂ ਵਗੈਰਾ ਹੈ ਨਾਮ ਲਖੋ ਸੁਖ ਕਾਰ ਵਿੱਚੋਂ ਜਿਹੜਾ ਨਾਮ ਹੈ ਇਹ ਕਹਿੰਦੇ ਸੁਖ ਬਖਸ਼ਣ ਵਾਲਾ ਤੂੰ ਬਜਾਣ ਲੈ ਸੋਰਠਾ ਅਤਿਸ਼ੈ ਸ੍ਰੇਸ਼ਟ ਨਾਮ ਹੈ ਉਹ ਪਰੰਗਾ ਭੰਗਰ ਨਾਥਾ ਸ੍ਰੇਸ਼ਟ ਨਾਮ ਹੈ ਸਰ ਕੇ ਬਹੁਤਾ ਨੌਕਾ ਕਲ ਕਾਲ ਮਹਿ ਕਲਯੁਗ ਦੇ ਵਿੱਚ ਜਿਵੇਂ ਕੋਈ ਬੇੜੀ ਹੁੰਦੀ ਹੈ ਨਾ ਚੰਗੀ ਵਧੀਆ ਉਹਦੇ ਆਸਰੇ ਮਨੁੱਖ ਪਾਰ ਲੰਘ ਜਾਂਦਾ ਹੈ ਇਸ ਕਰਕੇ ਕਲਯੁਗ ਦੇ ਵਿੱਚ ਜਿਹੜਾ ਸ੍ਰੇਸ਼ਟ ਨਾਮ ਹੈ ਵਧੀਆ ਕਹਿੰਦੇ ਸ੍ਰੇਸ਼ਟ ਬੇੜੀ ਵਾਂਗ ਹੈ ਸ਼ਬਦ ਭਨਿਓ ਅਬਿਰਾਮ ਇਸ ਤੋਂ ਬਾਅਦ ਆਪ ਜੀ ਨੇ ਆਪਣੇ ਮੁਖਾਰਬਿੰਦ ਤੋਂ ਸ਼ਬਦ ਕਹਿੰਦੇ ਬੜਾ ਸੋਹਣਾ ਉਚਾਰਨ ਕੀਤਾ ਸਿੱਧਨ ਕੋ ਲੱਜਤ ਕਰਨ ਜਿਹੜੇ ਸਿੱਧ ਬਣ ਬਣ ਬੈਠੇ ਸੀ ਇਹਨਾਂ ਨੂੰ ਸ਼ਰਮਸ਼ਾਰ ਕਰਨ ਵਾਸਤੇ ਰਾਮ ਕਲੀ ਮਹੱਲਾ ਪਹਿਲਾ ਜਗ ਪਰ ਬੋਧਹਿ ਮੜੀ ਵਧਾਵੇ ਹੈ। ਕਹਿੰਦੇ ਸੰਸਾਰ ਨੂੰ ਤੁਸੀਂ ਪ੍ਰਬੋਧ ਦਾ ਗਿਆਨ ਦਿੰਦੇ ਆ, ਸਮਝਾਉਂਦੇ ਆ, ਸੰਸਾਰ ਮਿੱਥਿਆ ਤੀਨ ਲੋਰ ਤਿੰਨ ਸਮੇਂ ਮੈਂ ਸੰਸਾਰ ਤੋਂ ਹੈ ਨਹੀਂ ਅਸਤ ਹੈ। ਅਤੇ ਆਪ ਕਹਿੰਦੇ ਬੜੀਆਂ ਮੜੀਆਂ ਬੜੇ ਬੜੇ ਮੱਠ ਜੇ ਬਣਾਈ ਤੁਰੇ ਜਾਂਦੇ, ਥਾਂ ਥਾਂ ਤੇ ਮੱਠ ਜੇ ਬਣਾਈ ਤੁਰੇ ਜਾਂਦੇ। ਆਸਣ ਤਿਆਗ ਕਾਹੇ ਸੱਚ ਪਾਵੇ, ਸੰਤੋਖ ਦਾ ਆਸਣ ਤੁਸੀਂ ਛੱਡ ਦਿੱਤਾ ਹੈ, ਝੂਠਾ ਜਿਹਾ ਫੜ ਕੇ ਘਰਾਂ ਘਰਾਂ ਵਿੱਚ ਮੰਗਦੇ ਫਿਰੇ ਹੋ, ਕਿਵੇਂ ਸੱਚ ਨੂੰ ਪਾਓਗੇ? ਮਮਤਾ ਮੋਹ ਕਾਮਣ ਹਿਤਕਾਰੀ, ਇਸ ਕਰਕੇ ਤੁਹਾਨੂੰ ਆਪਣੇ ਕਹਿੰਦੇ ਚੇਲਿਆਂ ਦੀ ਮਮਤਾ, ਮੇਰਾ ਵੀ ਇਹ ਵੀ ਮੇਰਾ ਚੇਲਾ, ਉਹ ਵੀ ਮੇਰਾ ਚੇਲਾ, ਚੇਲਿਆਂ ਦੀ ਮਮਤਾ ਹੈ, ਇਸੇ ਤਰ੍ਹਾਂ ਮੋਹ ਹੈ ਘਰ ਵਾਲੇ ਪਰਿਵਾਰ ਦਾ ਅਤੇ ਕਾਮਣ ਦਾ, ਤੁਸੀਂ ਕਾਮਨਾ ਦੇ ਹਿਤਕਾਰੀ ਹੋ ਰਹੇ, ਪ੍ਰੇਮੀ ਬਣ ਰਹੇ ਹੋ। ਨਾ ਔਦੂਤੀ ਨਾ ਸੰਸਾਰੀ, ਇਸ ਕਰਕੇ ਵੀ ਨਾ ਤੁਸੀਂ ਔਦੂਤਾਂ ਬਰਗਤਾਂ ਵਿੱਚੋਂ, ਨਾ ਸੰਸਾਰੀ ਗ੍ਰਿਸਤੀਆਂ ਵਿੱਚੋਂ, ਤੁਸੀਂ ਤਾਂ ਇਤਕੇ ਨਾ ਉਤਕੇ ਬਿੱਤੇ ਖਾਧੇ ਕੁਤਕੇ ਵਾਲਿਆਂ ਵਿੱਚੋਂ। ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ, ਇਸ ਕਰਕੇ ਵੀ ਜੋਗੀਓ ਸੰਤੋਖ ਦੇ ਆਸਣ ਤੇ ਬੈਠ ਕੇ ਰਿਹਾ ਕਰੋ, ਜਿਸ ਕਰਕੇ ਨਚੁੱਤੇ ਪੁਣੇ ਦਾ ਦੁੱਖ ਫਿਰ ਭੱਜ ਜਾਏਗਾ। ਘਰ ਘਰ ਮਾਗਤ ਲਾਜ ਨ ਲਾਗੇ, ਕਹਿੰਦੇ ਘਰਾਂ ਘਰਾਂ ਵਿੱਚ ਫੜ ਕੇ ਠੂਠਾ ਮੰਗਦੇ ਫਿਰਦੇ, ਤੁਹਾਨੂੰ ਮਾੜੀ ਮਾਠੀ ਸ਼ਰਮ ਨਹੀਂ ਲੱਗਦੀ? ਲੋਕ ਕਹਿਣਗੇ ਹੱਟੇ ਕੱਟੇ ਹੋ ਕੇ ਮੰਗਦੇ ਫਿਰਦੇ ਆ। ਰਹਾਉ ਗਾਵਹਿ ਗੀਤ ਨਾ ਚੀਨਹਿ ਆਪ, ਇਸ ਕਰਕੇ ਪਰਮੇਸ਼ਰ ਦੇ ਗੀਤ ਗਾਉਣ ਗੀਤ ਗਾਉਣੇ ਫਿਰਦੇ ਆ। ਇਸ ਤਰ੍ਹਾਂ ਗੀਤ ਗਾਉਂਦੇ ਬਣੇ ਸਿੰਘੀ ਜੀ ਆਪਣੇ ਆਪੇ ਨੂੰ ਜਾਣਦੇ ਨਹੀਂ, ਚੀਨਦੇ ਸਮਝਦੇ ਨਹੀਂ ਵੀ ਆਪਣਾ ਆਪਾ ਪਰਮਾਤਮਾ ਸਰੂਪ ਇੱਕੋ ਹੀ ਹੈ। ਕਿਉਂ ਲਾਗੀ ਨਿਵਰੈ ਪ੍ਰਤਾਪ, ਪਰ ਵਿਸ਼ੇਸ਼ ਕਰਕੇ ਜਿਹੜੀ ਤੁਹਾਡੇ ਅੰਦਰ ਈਰਖਾ ਦੀ ਅੱਗ ਲੱਗ ਰਹੀ ਹੈ, ਇਹਦੇ ਨਾਲ ਤਪ ਰਹੇ ਹੋ, ਕਿਵੇਂ ਨਿਵਰਤ ਹੋਵੇ? ਗੁਰ ਕਾ ਸ਼ਬਦ ਰਚੈ ਮਨ ਪਾਏ, ਜਿਹੜਾ ਗੁਰੂ ਕੇ ਸ਼ਬਦ ਵਿੱਚ ਮਨ ਦੇ ਪ੍ਰੇਮ ਦੇ ਨਾਲ ਰਚ ਜਾਂਦਾ ਹੈ। ਲਿਖਿਆ ਸਹਿਜ ਵਿਚਾਰੀ ਖਾਏ, ਤਾਂ ਕਹਿੰਦੇ ਸਹਿਜ ਸਰੂਪ ਦਾ ਜਿਹੜਾ ਵਿਚਾਰ ਕਰਨਾ ਇਹ ਪਿਖਿਆ ਸ਼ਕਦਾ ਹੈ ਮੇਰਾ। ਭਸਮ ਚੜਾਏ ਕਰਹਿ ਪਾਖੰਡ, ਕਹਿੰਦੇ ਆ ਸਵਾਹ ਜੀ ਸਰੀਰ ਤੇ ਚੜਾ ਕੇ ਤੇ ਬੜਾ ਪਖੰਡ ਜਿਹਾ ਕਰਦੇ। ਮਾਇਆ ਮੋਹ ਸਹਿ ਜਮ ਡੰਡ, ਮਾਇਆ ਦਾ ਮੋਹ ਹੈ, ਇਸ ਕਰਕੇ ਜਮਾਂ ਦਾ ਡੰਡਾ ਸਹਾਰੋਗੇ ਤੁਸੀਂ। ਫੂਟਾ ਖਾਪਰ ਭੀਖ ਨ ਪਾਏ, ਤੁਹਾਡਾ ਹਿਰਦਾ ਜਿਹੜਾ ਪਰਮੇਸ਼ਰ ਤੋਂ ਕਹਿੰਦੇ ਬੇਮੁਖ ਹੋਣ ਕਰਕੇ ਖੱਪਰ ਫਿੱਟ ਪੁੱਟਿਆ ਹੋਇਆ ਹੈ, ਭੀਖ ਨਾ ਪਾਏ, ਜਿਸ ਕਰਕੇ ਇਹਦੇ ਵਿੱਚ ਨਾਮ ਦੀ ਜਿਹੜੀ ਭਿਖਿਆ ਹੈ, ਸ਼ਰਧਾ ਦੀ ਭਿਖਿਆ ਨਹੀਂ ਪ੍ਰਾਪਤ ਹੋ ਸਕਦੀ। ਬੰਧਨ ਬਾਧਿਆ ਆਵੇ ਜਾਏ, ਜਿਹੜਾ ਮਨ ਹੈ ਤਰ੍ਹਾਂ ਤਰ੍ਹਾਂ ਦੇ ਬੰਧਨਾਂ ਵਿੱਚ ਬੁਝਿਆ ਆਉਂਦਾ ਜਾਂਦਾ ਭਟਕਦਾ ਹੈ। ਬਿੰਦ ਨ ਰਾਖੈ ਜਤੀ ਕਹਾਵੇ ਹੈ, ਆ ਜਿਹੜੇ ਕੋਈ ਬਿੰਦ ਵੀਰ ਜੀ ਨੂੰ ਰੋਕ ਕੇ ਨਹੀਂ ਰੱਖਦੇ, ਜਾਂ ਬਿੰਦ ਨੂੰ ਫੁਰਨੇ ਦਾ ਵਿਸ਼ਿਆਂ ਦੇ ਉਹਨਾਂ ਨੂੰ ਰੋਕ ਕੇ ਨਹੀਂ ਰੱਖਦੇ, ਉਹ ਲੋਕਾਂ ਵਿੱਚ ਆਪਣੇ ਆਪ ਨੂੰ ਜਤੀ ਕਹਾਂਦੇ। ਮਾਈ ਮਾਗਦ ਤੇਰਿਆ ਲੁਭਾਵੇ ਹੈ, ਮਾਤਾ ਕਰਕੇ ਮੰਗਦੇ ਹੋ, ਇਸਤਰੀ ਦੇ ਕੇ ਲਵਾਏ ਮਾਨ ਹੋ ਜਾਣੇ। ਨਿਰਦਯਾ ਨਹੀਂ ਜੋਤ ਉਜਾਲਾ, ਇਹ ਅੰਦਰ ਕਹਿੰਦੇ ਦਇਆ ਨੀ ਦਇਆ ਤੋਂ ਰਹਿ ਤੂੰ, ਜਿਸ ਕਰਕੇ ਜੋਤੀ ਸਰੂਪ ਦਾ ਉਜਾਲਾ ਪ੍ਰਕਾਸ਼ ਨਹੀਂ ਹੋ ਰਿਹਾ। ਬੂਡਤ ਬੂਡੇ ਸਰਬ ਜੰਜਾਲਾ, ਇਸ ਕਰਕੇ ਜਿਹੜੇ ਬੂਡਤ ਬੂਡੇ ਸਰਵ ਜੰਜਾਲਾ, ਜਿਹੜੇ ਵਿਸ਼ੇ ਵਿਕਾਰ ਡੁੱਬਣ ਵਾਲੇ, ਉਹਨਾਂ ਵਿੱਚ ਤੁਸੀਂ ਡੁੱਬੇ ਪਏ ਆ, ਸਾਰੇ ਜੰਜਾਲਾਂ ਵਿੱਚ ਫਸੇ ਪਏ ਹੋ। ਭੇਖ ਕਰੈ ਖਿੰਥਾ ਬਹੁਤ ਹਟੂਆ, ਭੇਖ ਜਾ ਧਾਰਨ ਕਰ ਲਏ ਹੋ ਤੇ ਖਫਨੀ ਜੀ ਪਾ ਕੇ, ਇਸ ਤਰ੍ਹਾਂ ਬੜਾ ਠਟੂਆ ਕੇ ਠਾਠ ਜਿਹਾ ਕਰਦੇ ਹੋ, ਠਾਠ ਜਿਹਾ ਬਣਾ ਕੇ ਵਿਖਾਉਂਦੇ ਹੋ। ਝੂਠੋ ਖੇਲ ਖੇਲੈ ਬਹੁ ਨਟੂਆ, ਹਾਂ ਝੂਠੇ ਸੰਸਾਰ ਦੇ ਵੀ ਤੁਹਾਡਾ ਕੀ ਮਨ ਖੇਡ ਰਿਹਾ ਹੈ, ਬੜੇ ਨਟ ਵਾਂਗ ਤਮਾਸ਼ਗੀਰ ਵਾਂਗ, ਝੂਠੇ ਸੰਸਾਰ ਦੇ ਤੁਹਾਡਾ ਜਿਹੜਾ ਮਨ ਨਟ ਵਾਂਗ ਕਹਿੰਦੇ ਤਰ੍ਹਾਂ ਤਰ੍ਹਾਂ ਦੀ ਖੇਡ ਖੇਡ ਰਿਹਾ ਹੈ। ਅੰਤਰ ਅਗਨ ਚਿੰਤਾ ਬਹੁ ਜਾ ਰੇ, ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅਗਨ ਹੈ, ਚਿੰਤਾ ਨੇ ਤੁਹਾਡੇ ਸਰੀਰ ਨੂੰ ਮਨਾਰਕਾਂ ਨੂੰ ਸੌਂਪ ਦਿੱਤਾ ਹੋਇਆ ਹੈ। ਬਿਨ ਕਰਮਾ ਕੈਸੇ ਉਤਰ ਸਪਾਰੇ, ਨਿਸ਼ਕਾਮ ਕਰਮ ਕੀਤੇ ਤੋ ਕਿਸ ਤਰ੍ਹਾਂ ਤੁਸੀਂ ਪਾਰ ਲੰਘੋਗੇ ਬਈ। ਮੁੰਦਰਾ ਫਟਕ ਬਣਾਈ ਕਾਨ, ਇਸ ਤਰ੍ਹਾਂ ਕੱਚ ਜੀ ਜੀ ਮੁੰਦਰਾ ਜੀ ਬਣਾ ਕੇ ਕੰਨਾਂ ਵਿੱਚ ਪਾ ਲਈ। ਮੁਕਤ ਨਹੀਂ ਵਿਦਿਆ ਵਿਗਿਆਨ, ਜਿੰਨਾ ਚਿਰ ਬਿਨ ਵਿਦਿਆ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਵਿਗਿਆਨ ਵਿਸ਼ੇਸ਼ ਗਿਆਨ ਅਪਰੋਕਸ਼ ਗਿਆਨ ਨਹੀਂ ਹੁੰਦਾ। ਬ੍ਰਹਮ ਵਿਦਿਆ ਪਰੋਕਸ਼ ਗਿਆਨ ਬਿਨਾਂ ਮੁਕਤੀ ਨਹੀਂ ਹੁੰਦੀ ਹੈ। ਜਿਹਵਾ ਇੰਦਰੀ ਸਾਧ ਲੁਭਾਨਾ, ਤੁਹਾਡੀਆਂ ਜਿਹੜੀ ਜਵਾਨ ਹੈ ਹੋਰ ਇੰਦਰੀ ਹੈ ਉਹ ਕਹਿੰਦੇ ਵਿਸ਼ੇ ਪਦਾਰਥਾਂ ਦੇ ਸਵਾਦ ਵਿੱਚ ਲਵਾਏ ਮਾਨ ਹੈ। ਪਸ਼ੂ ਭਏ ਨਹੀਂ ਮਿਟੈ ਨਿਸ਼ਾਨਾ, ਤੁਸੀਂ ਮਨੁੱਖ ਹੁੰਦੇ ਹੋਏ ਪਸ਼ੂ ਹੋ ਗਏ ਹੋ, ਇਸ ਕਰਕੇ ਜਿਹੜੀਆਂ ਪਸ਼ੂਆਂ ਵਾਲੀਆਂ ਨਿਸ਼ਾਨੀਆਂ ਤੁਹਾਡੀਆਂ ਮਿਟਦੀਆਂ ਨਹੀਂ ਖਤਮ ਨਹੀਂ ਹੁੰਦੀਆਂ। ਜਿਵੇਂ ਪਸ਼ੂ ਸਿੰਘ ਮਾਰਦਾ ਇਸ ਤਰ੍ਹਾਂ ਤੁਸੀਂ ਵੀ ਇੱਕ ਦੂਸਰੇ ਨੂੰ ਤਰਕ ਕਰਦੇ ਹੋ। ਤਿਰਵਿਧ ਲੋਕਾ ਤਿਰਵਿਧ ਜੋਗਾ, ਤਿੰਨ ਤਰ੍ਹਾਂ ਦੇ ਲੋਕ ਹੈ, ਰਜੋ ਤਮੋ ਸਤੋ ਜਾਂ ਉੱਤਮ ਮੱਧਮ ਕਨਿਸ਼ਠ, ਤਿੰਨ ਤਰ੍ਹਾਂ ਦੇ ਲੋਕ ਹੈ। ਇੱਕ ਉੱਤਮ ਲੋਕ ਹੈ, ਇੱਕ ਦਰਮਿਆਨੇ, ਇੱਕ ਬਹੁਤ ਨੀਚ ਲੋਕ ਹੈ। ਤਿੰਨ ਤਰ੍ਹਾਂ ਦਾ ਜੋਗ ਹੈ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ। ਸ਼ਬਦ ਵਿਚਾਰ ਚੂਕਸ ਸੋਗਾ, ਜਿਹੜਾ ਉਹਨਾਂ ਦੇ ਵਿੱਚੋਂ ਸ਼ਬਦ ਦਾ ਵਿਚਾਰ ਕਰਦਾ ਉਹਦਾ ਸੋਗ ਕਹਿੰਦੇ ਦੂਰ ਹੋ ਜਾਂਦਾ, ਚੁੱਕਿਆ ਜਾਂਦਾ। ਉਜਲ ਸਾਚ ਸੋ ਸ਼ਬਦ ਹੋਏ, ਉਹ ਸੱਚ ਸਰੂਪ ਕਹਿੰਦੇ ਉਜਲ ਹੈ ਤੇ ਗੁਰੂ ਦੇ ਸ਼ਬਦ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਜੋਗੀ ਜੁਗਤ ਵਿਚਾਰੇ ਸੋਏ, ਉਹੀ ਕਹਿੰਦੇ ਜੋਗੀ ਹੈ ਜਿਹੜਾ ਕੋਈ ਜੁੜਦੀ ਜਿਹੜੀ ਜੁਗਤੀ ਨੂੰ ਵਿਚਾਰਦਾ ਹੈ, ਵਿਚਾਰ ਕੇ ਜੁੜਦਾ ਉਸ ਵਿੱਚ। ਤੁਝ ਪਹਿ ਨੌਨਿਦ ਤੂੰ ਕਰਨਾ ਜੋਗ, ਕਰਕੇ ਵੀ ਪਰਮੇਸ਼ਰ ਅੱਗਿਓਂ ਆਖੀਏ ਤੇਰੇ ਪਾਸ ਮਾਰਾ ਨੌਨਦੀ ਹੈ, ਤੂੰ ਸਭ ਕੁਛ ਕਰਨ ਦੇ ਯੋਗ ਹੈ, ਥਾ ਲਾਇਕ ਹੈ। ਥਾਪ ਉਥਾਪੇ ਕਰੇ ਸੋ ਹੋਗ, ਮਾਰਾ ਥਾਪ ਹੈ, ਤੂੰ ਹੀ ਉਥਾਪ ਦਾ ਪੁੱਟਦਾ ਹੈ, ਜੋ ਕਰਦਾ ਉਹੀ ਹੁੰਦਾ ਹੈ। ਜਤ ਸਤ ਸੰਜਮ ਸੱਚ ਸੋ ਚੀਤ, ਇਸ ਕਰਕੇ ਜਤ ਰੱਖਣਾ ਚਾਹੀਏ, ਸੱਚਾ ਸੰਜਮ ਰਹੀਏ। ਇਹ ਅਸਲੀ ਜਿਹੜਾ ਜਤ ਹੈ ਇਹੀ ਸੱਚਾ ਸੰਜਮ ਹੈ, ਜਿਹੜਾ ਚਿੱਤ ਵਿੱਚ ਸੱਚੇ ਨੂੰ ਵਸਾਉਣਾ ਭਲੀ ਪ੍ਰਕਾਰ ਹੈ। ਨਾਨਕ ਜੋਗੀ ਤਿਰਭਵਨ ਮੀਤ, ਕਹਿੰਦੇ ਇਹੋ ਜਿਹਾ ਜਿਹੜਾ ਜੋਗੀ ਹੈ ਉਹਨੂੰ ਤਾਂ ਤਿੰਨਾ ਪਾਉਣਾ ਦਾ ਜਾਂ ਮਿੱਤਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹੋ ਜਿਹਾ ਜੋਗੀ ਤਾਂ ਤਿੰਨਾ ਲੋਕਾਂ ਦਾ ਹੀ ਮਿੱਤਰ ਹੁੰਦਾ ਹੈ। ਚੌਪਈ ਦੰਭ ਧਾਰ ਕਰ ਜਗ ਦਿਖ ਰਾਵੋ, ਕਹਿੰਦੇ ਉਹ ਸਿੱਧੋ ਤੁਸੀਂ ਪਖੰਡ ਜਿਹਾ ਧਾਰ ਧਾਰ ਕੇ ਤੁਸੀਂ ਸੰਸਾਰ ਨੂੰ ਦਿਖਾਉਣੇ ਬਣ ਬਣ। ਲੋਕਾਂ ਮਹਿਨਜ ਮਾਨ ਵਧਾਵੋ, ਲੋਕਾਂ ਵਿੱਚ ਬੜਾ ਮਾਨ ਜਿਹਾ ਵਧਾਉਣੇ ਹੋ ਵੀ ਅਸੀਂ ਘਰ ਬਾਰ ਛੱਡਿਆ ਹੈ। ਭੇਖ ਕੂਰਨ ਹਿਰਦੈ ਕਮਾਵੋ, ਝੂਠਾ ਕਹਿੰਦੇ ਭੇਖ ਧਾਰਿਆ ਹਿਰਦੇ ਵਿੱਚ ਤੁਸੀਂ ਨਾਮ ਕਮਾਉਂਦੇ ਨਹੀਂ। ਨਾਮ ਜਪੇ ਬਿਨ ਕਿਉਂ ਸੱਚ ਪਾਵੋ, ਵੀ ਸੱਚੇ ਨਾਮ ਜਤੇ ਬਿਨੋ ਸੱਚ ਨੂੰ ਕਿਵੇਂ ਸੱਚ ਰੂਪ ਨੂੰ ਕਿਵੇਂ ਪਾਓਗੇ। ਜਗਤ ਅਸਤ ਲਖਤ ਹੈ ਜੋ, ਜਿਹੜਾ ਸੰਸਾਰ ਨੂੰ ਅਸਤ ਝੂਠਾ ਕਰਕੇ ਨਾਸਵੰਦ ਕਰਕੇ ਜਾਣਦਾ ਹੈ। ਮਨ ਹੇਤ ਦੰਭ ਕਰ ਨਸੋ, ਉਹ ਮਾਣ ਵਾਸਤੇ ਕੋਈ ਪਖੰਡ ਨਹੀਂ ਕਰਾਉਂਦਾ, ਆਪਣਾ ਮਾਣ ਕਰਾਉਣ ਵਾਸਤੇ ਕੋਈ ਡੰਮ ਪਖੰਡ ਨਹੀਂ ਕਰਦਾ। ਇੱਕ ਮਨ ਹੋਇਆ ਜੋ ਨਾਮ ਜਪਾਹੀ, ਦੋ ਜਿਹੜੇ ਇੱਕ ਮਨ ਹੋ ਕੇ ਇਕਾਗਰ ਮਨ ਹੋ ਕੇ ਨਾਮ ਜਪਦੇ ਜਪਾਉਂਦੇ ਹੈ। ਮਿਲ ਹੈ ਸੋ ਨਾਮੀ ਕੇ ਮਾਨ, ਜਿਹੜਾ ਨਾਮ ਵਾਲਾ ਪਰਮੇਸ਼ਰ ਉਹਦੇ ਵਿੱਚ ਜਾ ਮਿਲਦੇ ਲੀਨ ਹੁੰਦੇ ਹਨ। ਸੁਣ ਤੋ ਸ਼ਬਦ ਸਿੱਧ ਸਰਬ ਲਜਾਏ, ਗੁਰੂ ਮਹਾਰਾਜ ਦਾ ਸ਼ਬਦ ਸੁਣ ਕੇ ਤਿਆਰ ਸੁਣ ਕੇ ਸਾਰੇ ਜਿਹੜੇ ਸਿੱਧ ਬਹੁਤ ਸ਼ਰਮਸ਼ਾਰ ਜੇ ਹੋ ਗਏ। ਟੂਸ਼ਨ ਭਏ ਨਾ ਉੱਤਰ ਆਏ, ਬਿਲਕੁਲ ਚੁੱਪ ਚਾਪ ਹੋਏ, ਕੋਈ ਜਵਾਬ ਨੀ ਅੱਗੋਂ ਆਇਆ ਹੈ। ਕਰੀ ਆਦੇਸ਼ ਆਦੇਸ਼ ਬਹੋਰੀ, ਇਹਨਾਂ ਨੇ ਕਹਿੰਦੇ ਮਹਾਰਾਜ ਆਦੇਸ਼ ਹੋਵੇ ਨਸ਼ਾਰ ਹੋਵੇ ਕਿਹਾ ਹੈ। ਗਏ ਸਿੱਧ ਸਭ ਠਾਰੇ ਠਾਰੀ, ਫਿਰ ਕਿਸੇ ਹੋਰ ਜਗ੍ਹਾ ਵੱਲ ਨੂੰ ਚਲੇ ਗਏ। ਗੋਰਖ ਮਤਾ ਨਾਮ ਇੱਕ ਥਾਨਾ, ਕਹਿੰਦੇ ਇੱਕ ਗੋਰਖ ਮਤਾ ਨਾਮ ਦਾ ਥਾਨ ਹੈ, ਤਹਾਂ ਜਾਏ ਕੀ ਆਸਨ ਠਾਨਾ, ਉੱਥੇ ਜਾ ਕੇ ਇਹਨਾਂ ਨੇ ਜਾ ਕੇ ਆਸਣ ਜਾ ਲਾ ਲਿਆ। ਪਹਿਲੇ ਜਿੱਥੇ ਉਹ ਦਿਲ ਜਾ ਘੋੜ ਕੇ ਵਰਤਾਇਓ, ਬਾਰ ਬਾਰ ਜਗ੍ਹਾ ਹੈ, ਬਾਰ ਬਾਰ ਅਸਥਾਨ ਹੈ। ਹੁਣ ਜਿੱਥੇ ਉਹ ਗੋਰਖ ਮਤਾ ਹੈ, ਨਾਨਕ ਮਤਾ ਅਸਥਾਨ, ਉੱਥੋਂ ਦਾ ਪ੍ਰਸੰਗ ਸ਼ੁਰੂ ਹੋ ਰਿਹਾ। ਜਿੱਥੇ ਉਹ ਪਿੱਪਲ ਦਾ ਦਰਖਤ ਜਾ ਖੜੋਤਾ ਹੈ, ਪਿੱਤੇ ਪੱਤੇ 'ਤੇ ਉਹ ਜਿਵੇਂ ਕੇਸਰ ਛਿੜਕਿਆ ਹੁੰਦਾ ਹੈ, ਪਹਿਲਾਂ ਇਸ 'ਤੇ ਪੰਜੇ ਦੇ ਨਿਸ਼ਾਨ ਹੁੰਦੇ ਸੀ। ਉਹ ਇੱਥੇ ਕਹਿੰਦੇ ਗੋਰਖ ਮਤਾ ਜਿਸ ਅਸਥਾਨ ਦਾ ਨਾਂ ਹੈ, ਕਿਨਹੂੰ ਤਾਰ ਮ੍ਰਿਗ ਛਾਲ ਡਸਾਈ, ਕਿਸੇ ਨੇ ਜਾ ਕੇ ਕਹਿੰਦੇ ਉੱਥੇ ਆਪਣੇ ਹੇਠਾਂ ਹਰਨ ਦੀ ਖਲ ਜੀ ਵਿਛਾ ਲਈ ਹੈ, ਕਿਨ ਬੈਰਾਗਨ ਭੁਜਾ ਉਠਾਈ, ਨੇ ਬੈਰਾਗਨ ਜੇ ਉੱਪਰ ਬਾਹਾਂ ਜੀਆਂ ਰੱਖ ਕੇ ਤਾਂ ਨੂੰ ਚੁੱਕ ਲਈਆਂ, ਭਸਮ ਸੰਗ ਅੰਗੈ ਸਿਤ ਰੰਗਾ, ਕਈਆਂ ਨੇ ਕਹਿੰਦੇ ਸਵਾ ਮੁਲ ਮਲ ਕੇ ਆਪਣੇ ਸਰੀਰ ਨੂੰ ਕਹਿੰਦੇ ਰੰਗ ਲਿਆ ਹੈ, ਬਣ ਗਏ ਭੂਤ ਜੇ, ਤੂਸ਼ਨ ਬੈਠੇ ਮਾਨ ਉਤੰਗਾ, ਹੈ ਚੁੱਪ ਚਾਪ ਹੋ ਕੇ ਗਏ, ਜਿਨ੍ਹਾਂ ਨੂੰ ਬਹੁਤ ਤਕੜਾ ਆਪਣੇ ਆਪ ਵਿੱਚ ਮਾਣ ਹੰਕਾਰ, ਵੀ ਸਾਡੇ ਵਰਗਾ ਕੋਈ ਤਿੰਨ ਪਾਛੈ ਕੇ ਤਿਕ ਚਿਰ ਕਾਲਾ, ਉਦੋਂ ਕਹਿੰਦੇ ਕੁਛ ਸਮੇਂ ਤੋਂ ਬਾਅਦ ਵਿੱਚ ਤਹਾ ਪਹੁੰਚੇ ਜਾਏ ਕਿਰਪਾਲਾ, ਮੈਂ ਸਿੱਧ ਬੈਠੇ ਉੱਥੇ ਜਾ ਮਹਾਰਾਜ ਪਹੁੰਚੇ, ਸਭ ਕੋ ਕੀਨ ਆਦੇਸ਼ ਆਦੇਸ਼ਾ, ਗੁਰੂ ਮਹਾਰਾਜ ਨੇ ਸਾਰਿਆਂ ਨੂੰ ਜਾ ਕੇ ਲਓ ਵੀ ਸਿੱਧੋ ਨਾਥੋ ਆਦੇਸ਼ ਹੋਵੇ, ਨਮਸਕਾਰ ਹੋਵੇ, ਉਹ ਕਿਹਾ ਬੈਠੇ ਹੋ ਚਹਿਤ ਬਹੁਰ ਜਗਤੇਸ਼ਾ, ਜਗਤ ਦੇ ਮਾਲਕ ਮਹਾਰਾਜਾਂ ਦੇ ਨੇੜੇ ਹੋ ਕੇ ਬੈਠਿਆ ਚਾਹੁੰਦੇ ਸੀ, ਸੂਕੋ ਬਿਰਖ ਹੁਤੋ ਤਹ ਏਕੂ, ਜਿੱਥੇ ਬੈਠੇ ਸੀ ਨਾ ਸਿੱਧ ਨਾਥ ਗੋਰਖ ਨਾਥ ਸਹਿਤ, ਉੱਥੇ ਇੱਕ ਪਿੱਪਲ ਦਾ ਦਰਖਤ ਸੁੱਕਿਆ ਹੋਇਆ ਹੈ ਸੀ, ਤੇਹ ਤਾਰ ਬੈਠੇ ਜਲਦ ਬਿਬੇਕੂ, ਗਿਆਨ ਵਿਚਾਰ ਦੇ ਸਮੁੰਦਰ ਉਹ ਸੁੱਕੇ ਪਿੱਪਲ ਦੇ ਦਰਖਤ ਦੇ ਹੇਠਾਂ ਹੋ ਕੇ ਬੈਠ ਗਏ, ਸੋ ਚੱਲ ਦਲ ਕੋ ਤਰ ਤਤ ਕਾਲਾ, ਮਹਾਰਾਜ ਦੇ ਬੈਠਣ ਕਰਕੇ ਉਹ ਜਿਹੜਾ ਪਿੱਪਲ ਦਾ ਦਰਖਤ ਸੀ ਨਾ, ਕਹਿੰਦੇ ਸੁੱਕਿਆ ਬੜੀ ਛੇਤੀ, ਹਰੇ ਹੋਤ ਭਾ ਪੱਤਰ ਵਿਸਾਲਾ, ਅਸੇ ਬੜਾ ਹਰਾ ਭਰਾ ਹੋ ਗਿਆ, ਬੜੇ ਜਿਹੜੇ ਪੱਤਰੇ ਉਹਦੇ ਨਵੇਂ ਕਹਿੰਦੇ ਲੈ ਲਹਾਣ ਲੱਗ ਪਏ, ਅਬ ਲੋਕਤ ਬਿਸਮੇ ਸਿੱਧ ਮਾਨੀ, ਹੰਕਾਰੀ ਸਿੱਧ ਵੇਖ ਕੇ ਬੜੇ ਹੈਰਾਨ ਜੇ ਹੋਏ, ਕਰ ਹੈ ਅਸੂਯਾ ਬੋਲੇ ਬਾਨੀ, ਮਹਾਰਾ ਨਾਲ ਈਰਖਾ ਜਾ ਕਰਦੇ ਹੋ ਬਚਨ ਬੋਲੇ, ਸਿੱਖਿਆ ਲੈ ਤੂੰ ਭਾ ਸਿੱਖ ਕਿਹ ਕੋ, ਗੁਰੂ ਨਾਨਕ ਸਾਹਿਬ ਦੱਸ ਕਿਹਦੀ ਸਿੱਖਿਆ ਲੈ ਕੇ ਤੂੰ ਸਿੱਖ ਬਣਿਆ ਬਈ, ਹਮਕੋ ਨਾਮ ਬਤਾਵਹ ਤੇਹ ਕੋ, ਆਪਣੇ ਗੁਰੂ ਦਾ ਜਿਹਦੇ ਕੋਲੋਂ ਤੂੰ ਸਿੱਖਿਆ ਲੈ ਕੇ ਕਹਿੰਦੇ ਸਿੱਖ ਬਣਿਆ, ਉਹਦਾ ਨਾਂ ਦੱਸ ਝੱਟ ਪੱਟ, ਕਿਸ ਦੁੱਖ ਤੇ ਉਰ ਭਇਓ ਉਦਾਸਾ, ਬਾਕੀ ਵੀ ਕਿਹੜੇ ਦੁੱਖ ਕਰਕੇ ਤੂੰ ਇਸ ਤਰ੍ਹਾਂ ਉਪਰਾਮ ਹੋ ਗਿਆ, ਜਿਹ ਡਰ ਕਰਨ ਜਾ ਹੇ ਅਵਾਸਾ, ਦੁੱਖ ਦੇ ਡਰ ਕਰਕੇ ਤੂੰ ਘਰੇ ਕਦੇ ਜਾਂਦਾ ਹੀ ਨਹੀਂ ਹੈ, ਵਿਚਰਤ ਰਹਿ ਨਈ ਨਿਤ ਜਾਈ, ਇਸ ਤਰ੍ਹਾਂ ਨਵੀਂ ਤੋਂ ਨਵੀਂ ਜਗ੍ਹਾ ਵਿੱਚ ਹੀ ਤੂੰ ਫਿਰਦਾ ਰਹਿੰਦਾ ਹੈ, ਇਸ ਥਿਤ ਥਾਇ ਨ ਪਾਵੈ ਹਕਾਈ, ਵੀ ਕਿਸੇ ਸਥਾਨ ਤੇ ਤੂੰ ਟਿਕਣਾ ਹੀ ਨਹੀਂ ਪਾਉਂਦਾ ਹੈ, ਤੁਰਦਾ ਹੀ ਰਹਿੰਦਾ ਫਿਰਦਾ ਹੀ ਰਹਿੰਦਾ ਹੈ, ਤੋ ਮੈਂ ਜੋਰ ਸ਼ਕਤ ਕਹਿ ਕੇਤੀ, ਬਾਕੀ ਵੀ ਗੁਰੂ ਨਾਨਕ ਸਾਹਿਬ ਇਹ ਵੀ ਤੂੰ ਦੱਸ ਤੇਰੇ ਵਿੱਚ ਕਿੰਨਾ ਕੁ ਸ਼ਕਤੀ ਦਾ ਬਲ ਹੈ, ਸੁਣ ਬੋਲੇ ਬੇਦੀ ਕੁੱਲ ਕੇਤਾ, ਆ ਸਿੱਧਾਂ ਤੋਂ ਸੁਣ ਕੇ ਬੇਦੀਆਂ ਦੇ ਤੁਰਦੇ ਤੁਜਾਰੋ ਸਤਿਗੁਰੂ ਬੋਲੇ, ਦੋਹਰਾ ਮਨ ਬਚ ਕ੍ਰਮ ਸਿੱਖ ਸਾਚ ਕੋ, ਮਾਨਾ ਕਹਿੰਦੇ ਮਨ ਕਰਕੇ ਇਸ ਤਰ੍ਹਾਂ ਸਰੀਰ ਕਰਕੇ ਬਾਣੀ ਕਰਕੇ ਮੈਂ ਵੀ ਸੱਚ ਦਾ ਸਿੱਖ ਬਣਿਆ, ਜਿਸ ਤੇ ਵੱਡਾ ਨ ਕੋਏ, ਜਿਸ ਸੱਖ ਸੱਚ ਤੋਂ ਕਹਿੰਦੇ ਹੋਰ ਕੋਈ ਦੁਨੀਆਂ ਵਿੱਚ ਵੱਡਾ ਗੁਰੂ ਹੈ ਹੀ ਨਹੀਂ, ਸਤਿਅ ਸ਼ਬਦ ਕੋ ਵੇਖ ਲੇ, ਇਸ ਕਰਕੇ ਜਿਹੜਾ ਸੱਚਾ ਸ਼ਬਦ ਹੈ ਉਸੇ ਦਾ ਹੀ ਅਸੀਂ ਭੇਖ ਧਾਰਿਆ, ਬੰਧਨ ਭਵ ਕੇ ਖੋਏ, ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਗਵਾ ਦਿੱਤੇ, ਚੌਪਈ ਹਾ ਗਰੀਬ ਬਨਹਿ ਸ਼ਕਤੀ ਮੋਹ ਮਹਿ। ਸਿੱਧਾ ਅਸੀਂ ਤਾਂ ਗਰੀਬ ਜੀ ਹੈ, ਮੇਰੇ ਵਿੱਚ ਤਾਂ ਕੋਈ ਸ਼ਕਤੀ ਹੈ ਨਹੀਂ। ਵਿਚਰ ਬਿਲੋਕੋ ਜਗ ਕੋ ਜਹਿਤ ਹੈ। ਇਸ ਕਰਕੇ ਫਿਰ ਤੁਰ ਕੇ ਜਿੱਥੇ ਕਿੱਥੇ ਸੰਸਾਰ ਨੂੰ ਅਸੀਂ ਵੇਖਦੇ ਹਾਂ। ਗਰਭ ਬੈਨ ਸ਼ਕਤੀ ਬਲ ਗਮ ਕੋ। ਇਸ ਤਰ੍ਹਾਂ ਕਹਿੰਦੇ ਜਿਹੜਾ ਬਚਨਾਂ ਦੀ ਤੇ ਸ਼ਕਤੀ ਦਾ ਜਿਹੜਾ ਹੰਕਾਰ ਹੈ, ਕਿਸੇ ਥਾਂ ਤੇ ਪਹੁੰਚ ਜਾਣ ਦਾ ਬਲ ਹੈ। ਸ੍ਰੀ ਪਰਮੇਸ਼ਵਰ ਬਖਸ਼ਿਸ਼ ਤੁਮਕੋ। ਮਹਾਰਾਜ ਕਹਿੰਦੇ ਇਹ ਤਾਂ ਪਰਮੇਸ਼ਵਰ ਨੇ ਤੁਹਾਨੂੰ ਬਖਸ਼ਿਆ ਹੰਕਾਰ। ਬਚਨ ਵੀ ਹੰਕਾਰ ਦੇ ਕਰਨੇ, ਵੀ ਛਾਟੀ ਵਿੱਚ ਸ਼ਕਤੀ ਹੈ ਉਹ ਹੰਕਾਰ ਕਰਨਾ, ਕਿਸੇ ਥਾਂ ਪਹੁੰਚ ਜਾਣਾ ਇਹ ਵੀ ਬਲ ਤੁਹਾਡੇ ਵਿੱਚ ਹੈ, ਇਹ ਤੁਹਾਨੂੰ ਪਰਮੇਸ਼ਰ ਨੇ ਤਿੰਨੇ ਦਿੱਤੇ ਹੈ। ਇਸ ਪ੍ਰਕਾਰ ਕੇ ਬੋਲਤ ਬਚਨ। ਇਸ ਤਰ੍ਹਾਂ ਦੇ ਮਹਾਰਾਜ ਜਦੋਂ ਬਚਨ ਬੋਲ ਰਹੇ ਸੀ, ਭਈ ਆਨ ਰਜਨੀ ਕੀ ਰਚਨਾ। ਕਹਿੰਦੇ ਰਾਤ ਵਾਲੀ ਰਚਨਾ, ਰਾਤ ਵਾਲੀ ਬਣਤਰ ਹੋਈ ਹੈ, ਮੂੰਹ ਹਨੇਰਾ ਜਿਹਾ ਹੋ ਗਿਆ, ਫਿਰ ਹਨੇਰਾ ਹੋ ਗਿਆ। ਤਬ ਆਪਣੇ ਆਪਣੇ ਥਲ ਜਾਏ। ਜਿਹੜੇ ਸਿੱਧਾ ਆਪੋ ਆਪਣੇ ਥਾਂ ਟਿਕਾਣਿਆਂ ਤੇ ਜਾ ਕੇ ਬੈਠ ਗਏ, ਸਿੱਧ ਆਸਨ ਲਾਏ। ਉਹ ਆਪਣੇ ਆਸਣ ਜੇ ਲਾ ਕੇ ਸਿੱਧ ਬੈਠ ਗਏ। ਬੈਠ ਸ੍ਰੀ ਗੁਰ ਕਹੇ ਉਠੋ ਅਬ ਬਾਲਾ। ਮਹਾਰਾਜ ਜੀ ਉਸ ਵੇਲੇ ਕਹਿਣ ਲੱਗੇ, ਲੈ ਭਈ ਬਾਲਾ ਤੂੰ ਉੱਠ ਕੇ ਖੜਾ ਹੋ। ਧੂਨੀ ਆਨਹ ਸਰਦੀ ਕਾਲਾ। ਠੰਡ ਦੀ ਮੌਸਮ ਹੈ, ਤੂੰ ਵੀ ਧੂਨੀ ਲਿਆਉਣਾ ਕਰ, ਵੀ ਇੱਥੇ ਧੂਨੀ ਲਿਆ, ਅੱਗ ਲਗਾ ਇੱਥੇ ਧੂਨੀ ਜੀ ਜਗਾ। ਆਏ ਸਪਾਏ ਗਯੋ ਇੱਕ ਥਾਏ। ਮਹਾਰਾਜ ਜੀ ਅੱਗੇ ਪਾ ਕੇ ਭਾਈ ਬਾਲਾ ਜੀ ਇਸ ਤਰ੍ਹਾਂ ਧੂਣੀ ਲਾਉਣ ਵਾਸਤੇ ਇੱਕ ਥਾਂ ਗਿਆ। ਪਿੱਛੇ ਸਿੱਧ ਆਏ ਤਬ ਤਾਏ। ਜਿੰਨੇ ਸਿਰ ਸੀ ਭਾਈ ਬਾਲਾ ਦੇ ਪਿੱਛੇ ਪਿੱਛੇ ਦੌੜ ਕੇ ਆਏ ਸਾਰੇ। ਦੋਹਰਾ ਤੇ ਛਿੰਨ ਜੋ ਧੂਣੀ ਲਈ। ਉਸ ਸਮੇਂ ਜਿਹੜੀ ਉਹ ਭਾਈ ਬਾਲਾ ਜੀ ਨੇ ਕਿਸੇ ਧੂਣੀ ਵਿੱਚੋਂ ਧੂਣੀ ਜੀ ਲਈ, ਅੱਗ ਬਲਦੀ ਜੀ ਲਈ ਹੈ। ਛੀਨੀ ਮੋਟਿਗ ਆਏ। ਭਾਈ ਬਾਲਾ ਜੀ ਕਹਿੰਦੇ ਸਿੱਧਾਂ ਨੇ ਆ ਕੇ ਮੇਰੇ ਕੋਲੋ ਖੋ ਖਿੰਜ ਲਈ। ਮੈਂ ਛੂਛੋ ਫਿਰ ਕਹਿ ਗਯੋ। ਇਸ ਤਰ੍ਹਾਂ ਕਹਿੰਦੇ ਅੱਗ ਤੋਂ ਬਗੈਰ ਮੈਂ ਮਹਾਰਾਜ ਦੇ ਕੋਲ ਖਾਲੀ ਚਲਿਆ। ਸਭ ਬਿਦ ਦਈ ਸੁਣਾਏ। ਉਸ ਤਰ੍ਹਾਂ ਕਰਕੇ ਸਤਿਗੁਰਾਂ ਨੂੰ ਸੁਣਾ ਦਿੱਤਾ ਕਿ ਮਹਾਰਾਜ ਮੈਂ ਧੂਣੀ ਵਿੱਚੋਂ ਉਹ ਤੁਖਦੀ ਹੈ ਧੂਣੀ ਜੀ ਲਿਆ ਸੀ, ਅੱਗ ਜੀ ਲਿਆ ਸੀ, ਸਿੱਧਾ ਨੇ ਖੋ ਲਈ ਹੈ ਮੈਂ ਇੱਥੋਂ। ਚੌਪਈ ਗੁਰੂ ਕਹਿਓ ਨਿਜ ਪੱਟ ਕੋ ਚਾਰ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਫਿਰ ਕੀ ਹੈ? ਕਹਿੰਦੇ ਆਪਣਾ ਬਸਤਰ ਜਾ ਝਾੜ। ਝਾਰਿਓ ਨਿਕਸੀ ਮੇਂਗਣ ਚਾਰ। ਜਦੋਂ ਮਹਾਰਾਜ ਦਾ ਬਚਨ ਮੰਨ ਕੇ ਮੈਂ ਆਪਣਾ ਚਾਦਰਾ ਜਾ ਝਾੜਿਆ, ਉਹਦੇ ਵਿੱਚੋਂ ਚਾਰ ਕਹਿੰਦੇ ਮੇਂਗਣਾ ਜੀਆਂ ਨਿਕਲਿਆ ਜੀਆਂ। ਮੈਂ ਆਇਸ ਲੈ ਕਰ ਸੋ ਕੂਟੀ। ਮਹਾਰਾਜ ਦੀ ਆਗਿਆ ਲਾ ਕੇ ਕਹਿੰਦੇ ਮੈਂ ਉਹਨਾਂ ਮੇਂਗਣਾ ਜੀਆਂ ਕੁੱਟਿਆ ਚੰਗੀ ਤਰ੍ਹਾਂ। ਤਿੰਨ ਤੇ ਧੂਨੀ ਭਈ ਅਖੂਟੀ। ਉਹਤੋਂ ਕਹਿੰਦੇ ਬੜੀ ਬੇਨਤੀ, ਵੱਡੀ ਸਾਰੀ ਧੂਣੀ ਜੀ ਲੱਗੀ, ਵੱਡੀ ਤਕੜੀ ਅੱਗ ਵਲ ਪਈ। ਵੱਡੋ ਢੇਰ ਪਾਵਕ ਪੁੰਨ ਬਾਰੀ। ਕਹਿੰਦੇ ਵੱਡਾ ਟਿਕਣਾ ਦਾ ਢੇਰ ਜਾ ਲਾ ਕੇ ਤਕੜੀ ਸਾਰੀ ਮੈਨੇ ਅੱਗ ਬਾਲ ਲਈ। ਦੇਖ ਸਿੱਧ ਬਿਸਮੈ ਮਤ ਹਾਰੀ। ਦੇਖ ਕੇ ਸਿੱਧ ਬੁੱਧੀ ਵਿੱਚ ਹੈਰਾਨ ਹੋ ਗਏ, ਬੁੱਧੀ ਹੋ ਗਈ, ਅਸੀਂ ਤਾਂ ਵੀ ਇਹ ਅੱਗ ਨੀ ਦਿੱਤੀ ਸੀ, ਆ ਕਿੱਥੋਂ ਇਹਨਾਂ ਨੇ ਬੜਾ ਸਾਰਾ ਢੇਰ ਲਾ ਕੇ ਲਾਂਬੂ ਕੱਢ ਲਿਆ। ਕਿਸੇ ਤੇ ਲਿਆਏ ਧੂਨੀ ਪਾਈ। ਕਿਹੜੇ ਸਿੱਧ ਕੋਲੋਂ ਇਹ ਅੱਗ ਲਿਆ ਕੇ ਇਹਨਾਂ ਨੇ ਧੂਣੀ ਜੀ ਲਾ ਲਈ? ਕੌਣ ਸਿੱਧਨ ਬਹੁ ਪਾਉਣ ਚਲਾਈ। ਮਹਾਰਾਜ ਦੀ ਧੂਣੀ ਜੀ ਬਜਾਉਣ ਵਾਸਤੇ ਫਿਰ ਸਿੱਧਾਂ ਨੇ ਸ਼ਕਤੀ ਨਾਲ ਕਹਿੰਦੇ ਤਿੱਖੀ ਹਵਾ ਚਲਾ ਦਿੱਤੀ ਹੈ। ਖਰੇ ਤਹਾ ਤਰਵਰ ਜੋ ਗਾਢੇ। ਜਿਹੜੇ ਕੋਈ ਮਹਾਰਾਜ ਦੇ ਇਰਦ ਗਿਰਦ ਕਹਿੰਦੇ ਤਕੜੇ ਮਜ਼ਬੂਤ ਦਰਖਤ ਖਲੋਤੇ ਸੀ ਨਾ। ਬੇਗ ਉਖਾਰੇ ਰਹੇ ਨ ਠਾਂਡੇ। ਤਿੱਖੀ ਹਨੇਰੀ ਦੇ ਬੇਗ ਨਾਲ ਪ੍ਰਵਾਹ ਨਾਲ ਕਹਿੰਦੇ ਉਕੜ ਕੇ ਖੜੇ ਨੀ ਵਿਚਾਰੇ, ਉਲਟ ਕੇ ਡਿੱਗ ਪਏ। ਬਹੁ ਕੰਕਰ ਅਰ ਧੂਰ ਉਡਾਈ। ਆ ਜਿਹੜੀ ਹਨੇਰੀ ਉਸਨੇ ਬੜੀ ਕਹਿੰਦੇ ਮਿੱਟੀ ਕਰਤਾ, ਹੋਰ ਕੰਕਰਾਂ ਜੀਆਂ ਉਡਾਈਆਂ ਵਿੱਚ। ਪੌਡੇ ਸਭ ਮੁਖ ਪਰ ਪੱਟ ਪਾਈ। ਭਾਈ ਬਾਲਾ ਜੀ ਭਾਈ ਮਰਦਾਨਾ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਮੁਖ ਤੇ ਕੱਪੜੇ ਕੱਪੜਾ ਜਾ ਪਾ ਕੇ ਪੈ ਗਏ ਹੋਏ ਹੈ। ਦੋਹਰਾ ਜਿਸ ਬ੍ਰਿਸ਼ ਹੈ ਤੇ ਜਿਸ ਬ੍ਰਿਸ਼ ਹੈ ਕੇ ਤਰ ਗੁਰੂ, ਜਿਸ ਪਿੱਪਲ ਦੇ ਦਰਖਤ ਹੇਠਾਂ ਗੁਰੂ ਨਾਨਕ ਸਾਹਿਬ ਜੀ ਬੈਠ ਰਹੇ, ਉੱਡਣ ਲੱਗਿਓ ਜਬ ਸੋਏ, ਤਿੱਖੀ ਹਨੇਰੀ ਜੀ ਕਰਕੇ ਕਹਿੰਦੇ ਉਹ ਵੀ ਉੱਡਣ ਲੱਗਿਆ ਹੈ। ਨਿਜ ਕਰ ਸੋ ਥੰਮਿਓ ਤਬ ਹੈ, ਗੁਰੂ ਮਹਾਰਾਜ ਨੇ ਆਪਣਾ ਹੱਥ ਜਾ ਲਾਇਆ ਤੇ ਹੱਥ ਨਾਲ ਉਹ ਪਿੱਪਲ ਨੂੰ ਲੁੱਟਿਆ ਵੀ ਕਿੱਧਰ ਨੂੰ ਜਾਣਾ ਤੂੰ, ਕਹਿਓ ਰਹੋ ਥਿਰ ਹੋਏ। ਬਚਨ ਕਿਹਾ ਲੈ ਵੀ ਪਿੱਪਲ ਦੇ ਦਰਖਤ ਤੂੰ ਟਿਕਿਆ ਰਾ, ਤੂੰ ਹਨੇਰੀ ਕਰਕੇ ਨਾ ਉੱਡਣਾ, ਤੂੰ ਇੱਧਰ ਉੱਡਟਾ। ਚੌਪਈ ਸ੍ਰੀ ਗੁਰ ਕੋ ਜਬ ਹੀ ਕਰ ਛੋਇਓ, ਭਾਈ ਬਾਲਾ ਜੀ ਕਹਿੰਦੇ ਜਦੋਂ ਗੁਰੂ ਮਹਾਰਾਜ ਦਾ ਉਹ ਜਿਹੜਾ ਹੱਥ ਪਿੱਪਲ ਨੂੰ ਛੋਇਆ ਹੈ, ਨਹਿ ਡੋਲਿਆ ਥਿਰ ਗਾਡੋ ਭਇਓ, ਜੜਾਂ ਜੀਆਂ ਤਾਂ ਨੂੰ ਮੇਰੇ ਗੀਆਂ ਉੱਥੇ ਕਹਿੰਦੇ ਉੱਤੇ ਗਿਆ ਜਿਵੇਂ ਪੱਕਾ ਹੋ ਕੇ ਖੜ ਗਿਆ ਉਹ ਦਰਖਤ। ਬਹੀ ਸਮੀਰ ਰੈਨ ਸਭ ਜਬ ਹੀ, ਸਾਰੀ ਰਾਤ ਕਹਿੰਦੇ ਤਿੱਖੀ ਹਨੇਰੀ ਜਿਹੜੀ ਚੱਲਦੀ ਰਹੀ, ਉੱਡ ਗਈ ਸਿੱਧਨ ਧੂਨ ਤਬ ਹੀ। ਮਹਾਰਾਜ ਨੇ ਵੀ ਇੱਥੋਂ ਕਲਾ ਜੀ ਵਰਤਾਈ ਹੀ ਹੈ, ਕਹਿੰਦੇ ਜਿਹੜੀਆਂ ਸਾਰੀਆਂ ਸਿੱਧਾਂ ਦੀਆਂ ਧੁਣੀਆਂ ਅੱਗਾਂ ਦੀਆਂ ਲਾਈਆਂ ਉਹ ਡੁੱਡ ਗਈਆਂ ਉਸੇ ਵਿੱਚ ਹੀ। ਬੀਤੀ ਰੈਨ ਭੋਰ ਪੀ ਆਏ, ਜਦੋਂ ਰਾਤ ਲੰਘ ਗਈ ਹੈ ਤੇ ਸਵੇਰ ਹੋਏ ਆਈ ਹੈ, ਸ੍ਰੀ ਗੁਰ ਪਾਵਕ ਦਈ ਦੁਰਾਏ। ਗੁਰੂ ਮਹਾਰਾਜ ਨੇ ਫਿਰ ਆਪਣੀ ਕਲਾ ਵਰਤਾਈ ਹੈ, ਕਹਿੰਦੇ ਜਿੰਨੀ ਅੱਗ ਹੈ ਨਾ ਸਾਰੀ ਖਤਮ ਕਰ ਦਿੱਤੀ, ਲੁਕੋ ਦਿੱਤੀ। ਧੂਨੀ ਦੇਖਣ ਉੱਠੇ ਸਿੱਧ ਜਬ, ਦਿਨ ਜਾ ਚੜਿਆ ਆਪੋ ਆਪਣੀਆਂ ਧੋਣੀਆਂ ਵੀ ਕਿਹਦੀ ਜਗਦੀ ਹੈ ਕਿਹਦੀ ਠੀਕ ਹੈ, ਉਹ ਦੇਖਣ ਲੱਗੇ ਹਨ ਸਿੱਧਨਾਥ। ਪਾਵਕ ਕਹੂ ਨ ਪਾਵਤ ਹੈ ਤਬ, ਸਾਰੀਆਂ ਦੀਆਂ ਧੋਣੀਆਂ ਜਾਂ ਖਤਮ ਹੋਈਆਂ ਪਈਆਂ, ਕਿਤੇ ਵੀ ਅੱਗ ਨੀ ਲੱਭ ਰਹੀ ਦਿਸ ਰਹੀ ਹੈ। ਇੱਕ ਸ੍ਰੀ ਨਾਨਕ ਧੂਨੀ ਮਾਹੀ, ਜਿੱਥੇ ਗੁਰੂ ਨਾਨਕ ਸਾਹਿਬ ਪਿੱਪਲ ਦੇ ਦਰਖਤ ਹੇਠਾਂ ਬੈਠੇ ਉੱਥੇ ਧੂਣੀ ਬੜੀ ਚੰਗੀ ਬਲ ਰਹੀ ਹੈ ਲੱਗ ਰਹੀ ਹੈ। ਔਰ ਹੁਤਾਸਨ ਕਿਤਹੂੰ ਨਾਹੀ, ਕਿਤੇ ਕਹਿੰਦੇ ਅੱਗ ਬਲਦੀ ਧੋਣੀ ਲੱਗੀ ਦੇਸੀ ਨੀ ਰਹੀ। ਤਬ ਆਪਣੀ ਸਭ ਸ਼ਕਤ ਲਗਾਈ, ਸਿੱਧਾ ਨੇ ਕਹਿੰਦੇ ਆਪੋ ਆਪਣੀਆਂ ਤਾਕਤਾਂ ਜੀਆਂ ਲਗਾਉਣੀਆਂ ਸ਼ੁਰੂ ਕੀਤੀਆਂ। ਕੈਸੇ ਨਾ ਅਗਨ ਭਈ ਪ੍ਰਗਟਾਈ, ਇਸੇ ਤਰ੍ਹਾਂ ਕਹਿੰਦੇ ਅੱਗ ਜਿਹੜੀ ਪ੍ਰਗਟ ਨੀ ਹੋ ਸਕੀ ਹੈ। ਦੋਹਰਾ ਗੋਰਖ ਭਰਥਰ ਸੋ ਕਹੀ, ਉਸ ਵੇਲੇ ਜਿਹੜਾ ਗੋਰਖਨਾਥ ਉਸਨੇ ਪਰਸਰ ਦੇ ਨਾਂ ਸੇ ਗੱਲ ਆਖੀ, ਸ੍ਰੀ ਨਾਨਕ ਢਿੱਗ ਜਾਏ, ਪਰਸਰੀ ਨਾਥ ਗੁਰੂ ਨਾਨਕ ਸਾਹਿਬ ਦੇ ਪਾਸ ਜਾ ਕੇ, ਪਾਵਕ ਜਾਚਨ ਕੀਜੀਏ, ਵੀ ਦੋਵੇਂ ਹੱਥ ਜੋੜ ਕੇ ਅੱਗ ਦੀ ਮੰਗ ਕਰੋ ਨਾ ਤੂੰ, ਅਵਰ ਨਹੀਂ ਕਿਤ ਥਾਏ, ਕਿਉਂਕਿ ਮਹਾਰਾਜ ਤੋਂ ਬਗੈਰ ਤਾਂ ਕਿਸੇ ਹੋਰ ਥਾਂ ਅੱਗ ਹੀ ਨੀ ਨੀ ਬਲ ਰਹੀ ਹੈ। ਚੌਪਈ ਆਏ ਸਲੇ ਪਰਥਰ ਤਬ ਆਇਓ, ਗੋਰਖਨਾਥ ਦੀ ਆਗਿਆ ਲੈ ਕੇ ਭਰਥਰੀ ਨਾਲ ਚੱਲ ਆਇਆ। ਸੁਣ ਤੇ ਬਚ ਪ੍ਰਭੂ ਅਲਾਇਓ, ਭਰਥਰੀ ਨਾਥ ਤੋਂ ਬਚਨ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਕਿਹਾ, ਗੋਰਖ ਵੀ ਇੱਕ ਮੁੰਦਰਾ ਲਿਆਓ। ਮਹਾਰਾਜ ਕਹਿੰਦੇ ਭਰਥਰੀ ਨਾਥਾ ਜੇ ਅੱਗ ਲਿਆਉਣੀ ਨਾ ਗੋਰਖ ਮੁਸਰੀ ਦੀ ਕੰਨ ਦੀ ਜਿਹੜੀ ਮੁੰਦਰਾ ਜੀ ਉਹ ਲਿਆ ਪਹਿਲਾਂ, ਬਹਰੋ ਤੇ ਕੀ ਚਰਨ ਖੜਾਓ, ਫਿਰ ਜਿਹੜੀ ਉਹਦੇ ਪੈਰਾਂ ਦੀ ਖੜਾਮ ਜੀ ਪਾਈ ਉਹ ਵੀ ਲਿਆ ਦੂਜੀ, ਪ੍ਰਥਮੈ ਦੇਹ ਆਨ ਜੇ ਹਮ ਕੋ, ਦੋ ਚੀਜ਼ਾਂ ਵੀ ਜੇ ਲਿਆ ਕੇ ਪਰਸਨੀ ਨਾਥਾ ਪਹਿਲਾਂ ਦੇਵਾਂਗੇ ਤੂੰ ਦੇਵੇਂਗਾ ਤੂੰ, ਪਿੱਛੇ ਪਾਵਕ ਦੇਵੋ ਤੁਮਕੋ, ਫਿਰ ਵੇ ਤੁਹਾਨੂੰ ਬਾਅਦ ਵਿੱਚ ਅਸੀਂ ਅੱਗ ਵੀ ਦੇਵਾਂਗੇ। ਕੁਨ ਭਰਥਰ ਗੋਰਖ ਢਿੱਗ ਆਵਾ, ਮਹਾਰਾਜ ਤੋਂ ਸੁਣ ਕੇ ਜਿਹੜਾ ਭਰਥਰੀ ਨਾਥ ਹੈ ਵਾਪਸ ਆ ਗਿਆ ਗੋਰਖਨਾਥ ਦੇ, ਗੁਰ ਕੋ ਕਹਿਨੋ ਸਰਬ ਸੁਣਾਵਾ, ਗੁਰੂ ਮਹਾਰਾਜ ਜੀ ਨੇ ਕਿਹਾ ਸੀ ਉਹ ਸਾਰਾ ਸੁਣਾ ਦਿੱਤਾ ਵੀ ਤੁਹਾਡੀ ਕੰਨ ਦੀ ਮੁੰਦਰਾ ਤੇ ਖੜਾ ਮੰਗਦੇ ਦੋਹਾਂ ਵਿੱਚ ਇਹਦੀ ਤਾਕਤ ਰੱਖੀ ਹੋਈ ਸੀ। ਗੋਰਖ ਗੁਨੀ ਦੇ ਉਸ ਵੇਲੇ ਗੋਰਖਨਾਥ ਨੇ ਵਿਚਾਰਿਆ ਵੀ ਚਲੋ ਕੰਨ ਦੀ ਮੁੰਦਰਾ ਜੀ ਖੜਾਮ ਜੀ ਮੈਂ ਇੱਕ ਵਾਰੀ ਪਹਿਲਾਂ ਦੇ ਦਿੰਦਾ ਗਲੈਣ ਵਾਸਤੇ, ਲਾਏ ਸ਼ਕਤ ਪੁੰਨ ਲਿਓ ਮੰਗਾਈ, ਆਪਣੀ ਤਾਕਤ ਸਿੱਧੀ ਲਾ ਕੇ ਤੇ ਵਾਪਸ ਮੁਲਾਮਾਂ ਦੋ ਚੀਜ਼ਾਂ, ਮੁੰਦਾ ਬਹਰ ਖਰਾਮ ਜਦੋ, ਇਸ ਤਰ੍ਹਾਂ ਕਹਿੰਦੇ ਜਿਹੜੀ ਕੰਨ ਦੀ ਮੁੰਦਰਾ ਹੈ ਤੇ ਪੈਰ ਦੀ ਖੜਾਮ ਹੈ, ਦੀਨੀ ਭਰਥਰ ਕੇ ਕਰ ਸੋ, ਗੋਰਖਨਾਥ ਨੇ ਭਰਥਰੀ ਨਾਥ ਦੇ ਹੱਥਾਂ ਵਿੱਚ ਦੇ ਦਿੱਤੀਆਂ। ਗੁਰੂ ਅਗਾਰੀ ਧਰਦੀ ਜਬ ਹੀ ਦੋਵੇਂ ਚੀਜ਼ਾਂ ਸਤਿਗੁਰੂ ਅੱਗੇ ਲਿਆ ਕੇ ਭਰਤਰੀ ਨਾਸ ਨੇ ਰੱਖ ਦਿੱਤੀਆਂ। ਭਾਵਕ ਲਈ ਹਾਥ ਪੁੰਨ ਤਬ ਹੀ ਉਸ ਵੇਲੇ ਮਹਾਰਾਜ ਦੀ ਧੁਨੀ ਵਿੱਚੋਂ ਜਿਹੜੀ ਅਗਨੀ ਇਹਨੇ ਭਰਤਰੀ ਨਾਥ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਸਿੱਧਨ ਆਪਣੇ ਮੱਧ ਸੋ ਬਾਰੀ ਜਿਹੜੇ ਸਿੱਧ ਲੋਕ ਉਹਨਾਂ ਨੇ ਆਪੋ ਆਪਣੇ ਵਿਚਕਾਰ ਕਹਿੰਦੇ ਧੁਨੀਆਂ ਜੀਆਂ ਜਗਾ ਲਈਆਂ ਬਾਲ ਲਈ। ਸਰਦੀ ਤਨ ਕੀ ਸਕਲ ਬਿਦਾਰੀ ਵਿਚਾਰੇ ਰਾਤ ਦੇ ਠੰਡ ਦੇ ਮਰੇ ਪਏ ਸੀ, ਸਾਰਿਆਂ ਨੇ ਆਪਣੀਆਂ ਠੰਡਾਂ ਜੀਆਂ ਲਾਈਆਂ। ਦੋਹਰਾ ਗੋਰਖ ਛੂਚਾ ਸ਼ਕਤ ਤੇ ਹੁਣ ਗੋਰਖ ਨਾਥ ਕਹਿੰਦੇ ਸ਼ਕਤੀ ਤੋਂ ਖਾਲੀ ਪਿਆ ਲਪੋਟ ਸੰਕ ਬਣਿਆ ਬੈਠਾ। ਪੈਸਾ ਹੋਏ ਅਧੀਰ ਅਧੀਰ ਜਿਹਾ ਜਿਵੇਂ ਮਾਮਲੀ ਹੁੰਦੀ ਨੇ ਬੈਠਾ ਨੀਵੀਂ ਜੀ ਪਾਈ। ਚਿੰਤਾ ਸਰਤਾ ਮਹਿ ਬਹਿਓ ਚਿੰਤਾ ਰੂਪੀ ਨਦੀ ਵਿੱਚ ਕਹਿੰਦੇ ਰੁੜ ਗਿਆ ਗੋਰਖ ਨਾਥ। ਪਾਇਓ ਜਾਇਨ ਤੀਰ ਜਿਹੜਾ ਪਾਰਲਾ ਕਿਨਾਰਾ ਪਾ ਲਭ ਨੀ ਰਿਹਾ, ਚਿੰਤਾ ਦੂਰ ਨੀ ਹੋ ਰਹੀ ਇਸਦੀ। ਚੌਪਈ ਆਪਣੇ ਗੁਰ ਕੀ ਦਸ਼ਾ ਨਿਹਾਰੀ ਉਸ ਵੇਲੇ ਸਿੱਧਾ ਨਾਥਾਂ ਨੇ ਆਪਣੇ ਗੋਰਖ ਨਾਥ ਦੀ ਬਹੁਤ ਮਾੜੀ ਜੀ ਹਾਲਤ ਵੇਖੀ ਵੀ ਇਹ ਤਾਂ ਮਰੀ ਮਾਂ ਬਹੂ ਹੀ ਬੈਠਾ ਹੋਇਆ ਨੀ। ਭੰਗਰ ਆਇਓ ਕਰ ਰਿਸ ਭਾਰੀ ਭੰਗਰ ਨਾਥ ਕਹਿੰਦੇ ਗੁੱਸਾ ਜਾ ਧਾਰ ਕੇ ਆਇਆ ਮਹਾਰਾਜ ਵੱਲ ਨੂੰ। ਲਾਏ ਸ਼ਕਤ ਕੋ ਚਾਹਤ ਸੋਈ ਆਪਣੀ ਸ਼ਕਤੀ ਜੀ ਲਾ ਕੇ ਕਰਿਆ ਚਾਹੁੰਦਾ ਹੈ। ਮੁੰਡਾ ਲਿਓ ਖੁਰਾਉ ਦੋਈ ਆਪਣੇ ਗੁਰੂ ਦੀ ਜਿਹੜੀ ਖੜਾ ਹੈ ਤੇ ਕੰਦੀ ਮੁੰਦਰਾ ਮੈਂ ਮਹਾਰਾਜ ਤੋਂ ਖੋ ਲਵਾਂ। ਸ਼ਕਤ ਨ ਚੱਲੀ ਸਕਲ ਬਿਦ ਹਾਰਿਓ ਭੰਗਰ ਨਾਥ ਦੀ ਕੋਈ ਤਾਕਤ ਨੀ ਚੱਲੀ ਸਭ ਤਰ੍ਹਾਂ ਕਰਕੇ ਆਪਣੀ ਸ਼ਕਤੀ ਲਾ ਕੇ ਹੰਬ ਹਾਰ ਗਿਆ। ਗੁਰ ਢਿੱਗ ਬੈਠਿਓ ਬੈਨ ਉਚਾਰਿਓ ਗੁਰੂ ਮਹਾਰਾਜ ਦੇ ਕੋਲਾ ਬੈਠਾ ਭੰਗਰ ਨਾਥ ਤੇ ਫਿਰ ਬਚਨ ਕਿਹਾ ਮਮ ਤੂੰਬਾ ਪੈਸੋ ਭਰ ਦੀਜੈ ਗੁਰੂ ਨਾਨਕ ਸਾਹਿਬ ਜੀ ਮੇਰਾ ਜਿਹੜਾ ਤੂੰਬਾ ਜਾ ਦੁੱਧ ਨਾਲ ਭਰ ਦਿਓ ਜੀ। ਅਬ ਹੀ ਤੂਰਨ ਬਿਲਮਨ ਕੀਜੈ ਕਿਸੇ ਪਾਸੇ ਨੀ ਜਾਣਾ ਇੱਥੇ ਬੈਠੇ ਬੈਠੇ ਤੂੰਬਾ ਦੁੱਧ ਭਰ ਕੇ ਦਿਓ ਮੈਨੂੰ। ਸ੍ਰੀ ਨਾਨਕ ਤਬ ਲੈ ਨਿਜ ਹੱਥ ਮਹਾਰਾਜ ਨੇ ਉਹ ਭਰਨਾ ਜਿਹੜਾ ਭੰਗਰ ਨਾਥ ਦਾ ਤੂੰਬਾ ਜਿਹਾ ਆਪਣੇ ਹੱਥਾਂ ਵਿੱਚ ਲੈ ਕੇ ਭਰਿਓ ਕੂਬ ਤੇ ਦੁੱਧ ਸਾਥਾ ਵਾਰ ਵਾਰ ਸਥਾਨ ਆ ਜਿੱਥੇ ਉਹ ਤਿਲ ਜਿਹਾ ਘੋਟ ਕੇ ਵਰਤਾਇਆ ਸੀ। ਜਾਣੀ ਇਹ ਵਿਸਾਖੀ ਬਾਅਦ ਵਿੱਚ ਕਹੀ ਹੈ, ਵਿਸਾਖੀ ਇਸ ਤਰ੍ਹਾਂ ਪਹਿਲਾਂ ਦੀ ਹੈ, ਬਾਅਦ ਵਿੱਚ ਇੱਥੇ ਨਾਨਕ ਮਤੇ ਆਏ ਸੀ। ਇਸ ਤਰ੍ਹਾਂ ਕਹਿੰਦੇ ਉਹ ਖੂਹ ਦੇ ਵਿੱਚੋਂ ਪਾਣੀ ਜਿਹੜਾ ਸੀ ਉਹ ਦੁੱਧ ਬਣਾ ਕੇ ਤੇ ਉਹ ਭਰ ਦਿੱਤਾ ਇਹਦਾ ਤੂੰਬਾ ਜਾ। ਸੋ ਲੈ ਕੇ ਸਿੱਧਨ ਮਹਿ ਆਇਓ ਉਹ ਦੁੱਧ ਦਾ ਤੂੰਬਾ ਜਾ ਭਰ ਕੇ ਸਿੱਧਾਂ ਵਿੱਚ ਆ ਗਿਆ ਭੰਗਰ ਨਾਲ। ਸਭ ਹੀ ਪੀ ਰਹੇ ਤ੍ਰਿਪਤ ਆਇਓ ਸਾਰੇ ਕਹਿੰਦੇ ਜਿਹੜੇ ਸਿੱਧ ਹੈ ਦੁੱਧ ਪੀ ਪੀ ਕੇ ਪੂਰੀ ਤਰ੍ਹਾਂ ਰੱਜ ਰਹੇ ਹੈ। ਪੈ ਤੂੰਬੇ ਤੇ ਨਿਖੁੱਟਤ ਨਾਹੀਂ ਮਹਾਰਾਜ ਨੇ ਐਸੀ ਕਲਾ ਵਰਤਾਈ ਹੈ ਤੂੰਬੇ ਦੇ ਵਿੱਚੋਂ ਦੁੱਧ ਨੀ ਮੁੱਕ ਰਿਹਾ ਹੈ। ਅਚਰਜ ਭਏ ਸਭ ਮਨ ਮਾਹੀ ਜਿੰਨੇ ਸਿੱਧ ਨਾਲ ਸੀ ਨਾ ਮਨ ਵਿੱਚ ਸਭ ਅਚਰਜ ਹੱਕੇ ਬੱਕੇ ਹੋ ਗਏ। ਭਵਕ ਧਮਕ ਕਰ ਸੰਭੂ ਨਾਥਾ ਬਸ ਕਹਿੰਦੇ ਕਹਿੰਦੇ ਭਵਕ ਜੀ ਮਾਰ ਕੇ ਗੁੱਸਾ ਜਾ ਕਰਕੇ ਜਿਹੜਾ ਸੰਭੂ ਨਾਰ ਸੀ ਢਿੱਗ ਆਇਓ ਬੋਲਿਓ ਗੁਰ ਸਾਥਾ ਜਿੱਥੇ ਮਹਾਰਾਜ ਬੈਠੇ ਉੱਥੇ ਕੋਲ ਆ ਕੇ ਮਹਾਰਾਜ ਦੇ ਸਾਥਿਓ ਬਚਨ ਬੋਲਿਆ। ਦੋਹਰਾ ਪੁਰਬੀ ਕੋ ਹੈ ਕਾਲ ਅਬ ਗੁਰੂ ਨਾਨਕ ਸਾਹਿਬ ਜੀ ਹੁਣ ਕੁੰਭ ਦਾ ਸਮਾਂ ਹੈ, ਕੁੰਭ ਲਵਿਆ ਹੈ, ਅੱਧ ਕੁੰਭੀ ਹੈ। ਸੁਰਸਰ ਕੋ ਮੰਗਵਾਏ ਤੁਸੀਂ ਮਹਾਰਾਜ ਸ਼ਕਤੀ ਵਾਲੇ ਹੋ ਇੱਥੇ ਕਹਿੰਦੇ ਨਦੀ ਜਿਹੜੀ ਗੰਗਾ ਨਦੀ ਮੰਗਾ ਦਿਓ। ਸ਼ਕਤ ਧਾਰ ਤੂੰ ਹੈ ਵੱਡਾ ਕਿ ਤੂੰ ਬੜੀ ਤਖਤੀ ਰੱਖਣ ਵਾਲਾ ਹੈ ਗੁਰੂ ਨਾਨਕ ਸਾਹਿਬ ਮਿਲ ਮੱਜਹਿ ਇਹ ਥਾਇ ਇੱਥੇ ਤੁਸੀਂ ਕਹਿੰਦੇ ਗੰਗਾ ਨਦੀ ਮੰਗਾ ਦਿਓ ਤੇ ਆਪਾਂ ਮਿਲ ਕੇ ਫਿਰ ਇੱਥੇ ਇਸ਼ਨਾਨ ਕਰ ਲਵਾਂਗੇ ਪੁਰਬ ਦਾ। ਚੌਪਈ ਮਰਦਾਨੇ ਸੋ ਸ੍ਰੀ ਗੁਰ ਬੋਲੇ ਸ਼ੰਭੂ ਨਾਥ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਸਾਥ ਬਚਨ ਬੋਲੇ। ਉਠਤਾ ਵਹ ਫੁਹਰੀ ਕਰ ਮੋਲੇ ਕਹਿੰਦੇ ਵੀ ਮਰਦਾਨੇ ਹੱਥ ਵਿੱਚ ਆ ਫੋੜੀ ਜੀ ਲੈ ਕੇ ਨਾ ਬੜਾ ਵੱਡਾ ਹੁੰਦਾ ਹੈ ਆ ਜਿਹੜੀ ਕੋਈ ਸਵਾਹ ਜੀ ਇਕੱਠੀ ਕਰਨ ਵਾਲੀ ਹੋਵੇ ਛੋਟੀ ਫੋੜੀ ਹੁੰਦੀ ਹੈ ਉਹਨੂੰ ਕਹਿੰਦੇ ਮਹਾਰਾਜ ਕਹਿੰਦੇ ਆ ਫੋੜੀ ਜੀ ਲੈ ਕੇ ਨੇ ਹੱਥਾਂ ਵਿੱਚ ਦੌੜ ਕੇ ਛਾਲਾਂ ਮਾਰ ਕੇ ਜਾ ਬਈ ਗੰਗਾ ਤੀਰ ਘਸੀਟਤ ਆਓ ਬਾਰ ਬਾਰ ਕਹਿੰਦੇ ਜਿੱਥੇ ਆ ਦੂਰ ਨਦੀ ਗੰਗਾ ਚੱਲ ਰਹੀ ਹੈ ਨਾ ਫੋੜੀ ਜੀ ਘੜੀਸਦਾ ਹੋਇਆ ਕਹਿੰਦੇ ਇਸ ਤਰ੍ਹਾਂ ਤੁਰਿਆ ਇੱਧਰ ਨੂੰ ਨਹਿ ਮੁਰ ਪਾਛੇ ਕਰ ਹੋ ਲਿਖਾਓ ਲੈ ਵੀ ਮਰਦਾਨੇ ਤੂੰ ਪਿਛਲੇ ਪਾਸੇ ਨੀ ਝਾਕਣਾ ਹੈ ਵੀ ਆਉਂਦੀ ਕਿ ਨਹੀਂ ਗਨਾ ਆਇਆ ਸੁਣ ਆਏ ਮਰਦਾਨਾ ਗਯੋ ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਫੋੜੀ ਜੀ ਲੈ ਕੇ ਮਰਦਾਨਾ ਚਲਿਆ ਗਿਆ ਤੁਰਤ ਗੰਗ ਤਟ ਦੇਖਤ ਪਇਓ ਗੰਗਾ ਦੇ ਨਨਾਰੇ ਕਿਆ ਬੜੀ ਛੇਤੀ ਜਾ ਦੇਖਿਆ ਉਸਨ ਬਹੁਰ ਘਸੀਟਤ ਲਿਆਵਤ ਧਾਵਾ ਕਿਨਾਰੇ ਤੋਂ ਫੋੜੀ ਜੀ ਘਸੀਟਦਾ ਹੋਇਆ ਲੈ ਆਇਆ ਬਹੁਰੀ ਪਿੱਛੇ ਸੁਰਸਰ ਆਵਾ ਜਿਹੜੀ ਫੋੜੀ ਜੀ ਦੇ ਪਿੱਛੇ ਪਿੱਛੇ ਗੰਗਾ ਦਾ ਪ੍ਰਵਾਹ ਚਲਿਆ ਤੁਰਿਆ ਆਉਂਦਾ ਰਹੀ ਆਵਨੀ ਕੇ ਤਿਕ ਸੋ ਕਹਿੰਦੇ ਜਿਹੜੀ ਉਹ ਗੰਗਾ ਦਾ ਪ੍ਰਵਾਹ ਹੈ ਧਾਰ ਜੀ ਆਉਣੀ ਐਵੇਂ ਥੋੜੀ ਜੀ ਰਹਿ ਗਈ ਸੀ ਬਾਕੀ ਮਰਦਾਨੇ ਮਨ ਸੰਸੈ ਹੋ ਮਰਦਾਨੇ ਦੇ ਆਉਂਦੇ ਆਉਂਦੇ ਮਨ ਵਿੱਚ ਸੰਸਾ ਜਿਹਾ ਹੋ ਗਿਆ ਵੀ ਆਉਂਦੀ ਕਿ ਨਹੀਂ ਆਉਂਦੀ ਆਵਤ ਨਹੀਂ ਕਿ ਮੋਰ ਪਿਛਾਰੀ ਮਹਾਰਾਜ ਨੇ ਕਿਹਾ ਵੀ ਗੰਗਾ ਦੀ ਧਾਰ ਤੇਰੇ ਪਿੱਛੇ ਪਿੱਛੇ ਆਊਗੀ ਉਹ ਗੰਗਾ ਦੀ ਧਾਰ ਮੇਰੇ ਪਿੱਛੇ ਆਉਂਦੀ ਕਿ ਨਹੀਂ ਆ ਰਹੀ ਅਸਗੁਣ ਪਾਛੇ ਦ੍ਰਿਸ਼ਟ ਨਿਹਾਰੀ ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਕਹਿੰਦੇ ਪਿੱਛੇ ਨੂੰ ਨਿਗਾਜਾ ਕਰਕੇ ਪਿੱਛੇ ਨੂੰ ਦੇਖਿਆ ਇਸ ਨੇ ਤੇ ਥਲ ਰਹੀ ਸਥਿਤ ਹੋਇਆ ਸੋ ਗੰਗਾ ਦਾ ਜਿਹੜਾ ਪ੍ਰਵਾਹ ਧਾਰ ਕਹਿੰਦੇ ਉਸੇ ਸਥਾਨ ਤੇ ਟਿਕ ਰਿਹਾ ਰਹੇ ਉਹ ਘਸੀਟ ਨਾ ਆਵਤ ਕੋ ਫਿਰ ਉਹ ਜਿਹੜੀ ਫੋੜੀ ਜੀ ਫਿਰ ਘਸੀੜੀ ਜਿਹਦਾ ਉਹ ਕਹਿੰਦੇ ਅੱਗੇ ਨੀ ਆ ਰਹੀ ਉੱਥੇ ਖੜੀ ਰਹਿ ਗਈ ਮਰਦਾਨਾ ਹਿਰਦੈ ਬਿਸ ਮਾਨੇ ਵੇਖ ਕੇ ਮਰਦਾਨਾ ਹਿਰਦੇ ਵਿੱਚ ਬੜਾ ਚਰਜਾ ਹੋ ਗਿਆ ਗੁਰ ਢਿੱਗ ਆਏ ਬਿਰਤੰਤ ਬਖਾਨੇ ਗੁਰੂ ਮਹਾਰਾਜ ਦੇ ਕੋਲ ਆ ਕੇ ਸਾਰਾ ਪ੍ਰਸੰਗ ਦੱਸਿਆ ਵੈਸੇ ਸਿੱਧ ਤਹਾਂ ਜੀ ਸਾਰੇ ਮਹਾਰਾਜ ਮੈਨੂੰ ਭਰਮ ਜਾ ਪੈ ਗਿਆ ਵੀ ਪਿੱਛੇ ਆ ਰਹੀ ਕਿ ਨਹੀਂ ਆ ਰਹੀ ਹੈ ਅਥਵਾ ਇਸ ਤਰ੍ਹਾਂ ਵੀ ਜਦੋਂ ਪਿੱਛੇ ਨੂੰ ਇਹ ਝਾਕਿਆ ਸੀ ਤੇ ਪਾਣੀ ਦਾ ਬੜਾ ਤਕੜਾ ਪ੍ਰਵਾਹ ਆ ਰਿਹਾ ਸੀ ਉੱਚਾ ਠਾਠਾ ਮਾਰ ਰਿਹਾ ਸੀ ਫਿਰ ਮਰਦਾਨਾ ਡਰ ਗਿਆ ਵੀ ਜੇ ਇੱਥੇ ਨੇੜੇ ਆ ਗਈਏ ਤਾਂ ਸਾਡਾ ਵੀ ਸਭ ਕੁਝ ਚੁੱਕ ਦੂਗੀ ਇਸ ਕਰਕੇ ਵੀ ਤੂੰ ਇੱਥੇ ਹੀ ਖੜ ਵੀ ਉਹ ਮਰਦਾਨੇ ਨੇ ਕਹਿ ਦਿੱਤਾ ਸੀ ਵੀ ਇਸ ਕਰਕੇ ਉਹ ਫਿਰ ਗੰਗਾ ਦਾ ਪ੍ਰਭਾਵ ਉੱਥੇ ਰੁਕ ਗਿਆ ਇੱਥੇ ਪ੍ਰਸੰਗ ਆਇਆ ਵੀ ਉਹ ਜਦੋਂ ਪਿੱਛੇ ਝਾਕਿਆ ਉਹ ਮਹਾਰਾਜ ਦਾ ਬਚਨ ਸੀ ਵੀ ਪਿੱਛੇ ਨਹੀਂ ਝਾਕਣਾ ਇਸ ਕਰਕੇ ਉਹ ਪ੍ਰਭਾਵ ਉੱਥੇ ਹੁਣ ਵਾਰ ਵਾਰ ਹੀ ਨਾਨਕ ਮਤੇ ਤੋਂ ਥੋੜਾ ਜਿਹਾ ਦੂਰ ਟਿਕਿਆ ਚੱਲ ਰਿਹਾ ਹੈ ਵੈਸੇ ਸਿੱਧ ਤਹਾਂ ਹੀ ਸਾਰੇ ਮਹਾਰਾਜ ਜਿੱਥੇ ਬੈਠੇ ਸਨ ਉੱਥੇ ਹੀ ਸਿੱਧ ਨਾਥ ਬੈਠੇ ਆ ਸਾਰੇ ਸੁਣ ਸ੍ਰੀ ਨਾਨਕ ਬੈਨ ਉਚਾਰੇ ਉਸ ਵੇਲੇ ਮਰਦਾਨੇ ਤੋਂ ਸੁਣ ਕੇ ਮਹਾਰਾਜ ਨੇ ਬਚਨ ਕਹੇ ਹਟ ਕੇ ਜੇ ਨਹ ਕਰੋ ਬਿਲੋਕੀ ਮਰਦਾਨਾ ਜਿਵੇਂ ਅਸੀਂ ਤੈਨੂੰ ਬਚਨ ਕਿਹਾ ਸੀ ਵੀ ਪਿੱਛੇ ਨੂੰ ਮੁੜ ਕੇ ਝਾਕਣਾ ਜੇ ਤੂੰ ਨਾ ਵੇਖਦਾ ਤੋ ਚੱਲ ਆਵਤ ਇਹਾਂ ਰੋਕੀ ਬਿਨਾਂ ਰੋਕੇ ਟੋਕੇ ਤੋਂ ਗੰਗਾ ਦੀ ਧਾਰ ਗੰਗਾ ਦਾ ਪ੍ਰਵਾਹ ਤੇ ਇੱਥੇ ਆ ਜਾਣਾ ਸੀ ਕਿਤਕ ਕੋਸ ਮਰਦਾਨੇ ਆਨੀ ਫਿਰ ਮਹਾਰਾਜ ਸਿੱਧਾ ਨਾਥਾਂ ਨੂੰ ਕਹਿਣ ਲੱਗੇ ਵੀ ਸਾਡੇ ਮਰਦਾਨੇ ਨੇ ਵੇਲਾ ਕਿੰਨਾ ਕੋਹਾਂ ਤੋਂ ਗੰਗਾ ਲੈ ਆਂਦੀ ਰਹੇ ਉਹ ਸਮੀਪ ਸੁਰਸਰੀ ਪਾਨੀ ਗੰਗਾ ਦਾ ਪਾਣੀ ਤਾਂ ਸਿੱਧੋ ਨਾਥੋਂ ਨੇੜੇ ਰਹਿ ਗਿਆ ਇੱਥੋਂ ਸੋ ਸਿੱਧੋ ਅਬ ਤੁਮ ਮੰਗਵਾਵੋ ਤੁਸੀਂ ਵੀ ਕਹਿੰਦੇ ਆਪਣੇ ਆਪ ਨੂੰ ਸ਼ਕਤੀਆਂ ਵਹਾਲੇ ਕੋਹਨੇ ਆ ਸਾਡੇ ਮਰਦਾਨੇ ਤਾਂ ਕੋਹਾਂ ਤੋਂ ਲਿਆਂਦੀ ਹੈ ਤੁਸੀਂ ਕਹਿੰਦੇ ਇੱਥੇ ਮੰਗਾ ਲੋ ਮੱਜਨ ਹਮਕੋ ਇਹਾ ਕਰਾਵੋ ਇੱਥੇ ਗੰਗਾ ਲਿਆ ਕੇ ਸਾਨੂੰ ਵੀ ਇਹ ਪੁਰਬ ਦਾ ਕੁੰਭ ਦਾ ਇਸ਼ਨਾਨ ਕਰਾ ਦਿਓ ਦੋਹਰਾ ਮਿਲ ਕੇ ਸਭ ਸਿੱਧਨ ਤਬੈ ਮਹਾਰਾਜ ਤੋਂ ਸੁਣ ਕੇ ਸਾਰੇ ਸਿੱਧਾਂ ਨੇ ਮਿਲ ਜੁਲ ਕੇ ਇਕੱਠਿਆਂ ਹੋ ਕੇ ਲਾਣੇ ਨੇ ਨਿਜ ਨਿਜ ਓਜ ਲਗਾਏ ਆਪੋ ਆਪਣਾ ਕਹਿੰਦੇ ਸ਼ਕਤੀ ਦਾ ਬਲ ਫਿਰ ਪੂਰਾ ਹੀ ਲਗਾਇਆ ਸਭ ਹੀ ਬਿਦ ਸੋ ਪਚ ਰਹੇ ਸਾਰੇ ਜਿਨੇ ਸਿੱਧ ਨਾਲ ਸਭ ਤਰ੍ਹਾਂ ਕਰਕੇ ਕਹਿੰਦੇ ਖਪ ਕਰਕੇ ਹਮ ਗਏ ਰਹੀ ਸੋ ਤਿਸ ਹੀ ਥਾਂ ਜਿਹੜੀ ਗੰਗਾ ਕਹਿੰਦੇ ਉਸ ਥਾਂ ਤੇ ਟਿਕੀਰੀ ਉਹ ਪ੍ਰਵਾਹ ਅੱਗੇ ਆ ਹੀ ਨੀ ਸਕਿਆ ਚੌਪਈ ਲੱਜਤ ਹੋਇਆ ਸਭ ਹੀ ਪਚ ਹਾਰੇ ਸਿੱਧ ਹਾਰਾ ਕਹਿੰਦੇ ਜਦੋਂ ਖਪ ਕੇ ਹੰਭ ਹਾਰ ਗਏ ਬਹੁਤ ਸ਼ਰਮਿੰਦਤ ਹੋਏ ਸ੍ਰੀ ਪ੍ਰਭ ਨਿਜ ਤੇ ਬ੍ਰਿਧ ਵਿਚਾਰੇ ਹਾਂ ਬਈ ਗੁਰੂ ਨਾਨਕ ਸਾਹਿਬ ਸਾਡੇ ਨਾਲੋਂ ਬਹੁਤ ਵੱਡੇ, ਅਸੀਂ ਕੁਝ ਨਹੀਂ ਉਹਨਾਂ ਦੇ ਅੱਗੇ ਹੋਂ ਵਿਚਾਰਿਆ। ਇਹ ਨਾਨਕ ਕੇਤਿਕ ਚਰਨ ਨਸੀਸ ਨਿਵਾਇਓ, ਕਈਆਂ ਨੇ ਤਾਂ ਮਹਾਰਾਜ ਨੂੰ ਬਲੀ ਦੇ ਕੇ ਉੱਠ ਕੇ ਚਰਨਾਂ ਤੇ ਸਿਰ ਝੁਕਾਇਆ ਤੇ ਵੀ ਮਹਾਰਾਜ ਧੰਨ ਹੋ ਤੁਸੀਂ। ਕੇਤਿਕ ਮਨ ਮੈਂ ਗਰਬ ਵਧਾਇਓ, ਇਹੋ ਜਿਹੇ ਆ ਭੜਗੋ ਵੀ ਆਪਣੇ ਮਨ ਵਿੱਚ ਫੇਰ ਹੰਗਾਈ ਹੰਕਾਰ ਵਧਾਈ ਫਿਰਦੇ। ਤਬ ਮਛਿੰਦਰ ਨੇ ਬੈਨ ਉਚਾਰੇ, ਜਦੋਂ ਗੋਰਖ ਨਾਥ ਦਾ ਜਿਹੜਾ ਗੁਰੂ ਮਛਿੰਦਰ ਨਾਥ ਸੀ ਉਹਨੇ ਬਚਨ ਕਿਹਾ, ਹਮ ਕੋ ਫਲ ਦੇਹ ਮਧੁਰ ਆਹਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਅਸੀਂ ਬੈਠੇ ਇੱਥੇ ਸਾਨੂੰ ਮਿੱਠੇ ਮਿੱਠੇ ਫਲ ਲਿਆ ਕੇ ਦੇਵੋ ਜੀ। ਬੈਠੇ ਰਹੋ ਨ ਕਿਤੋਂ ਜਾਈ, ਮਿੱਠਾ ਰਿੱਠਾ ਸਾਹਿਬ ਦਾ ਇਤਿਹਾਸ ਅੱਗੇ ਚੱਲਿਆ ਵੀ ਇੱਥੋਂ ਉੱਠ ਕੇ ਜਿੱਥੇ ਉਹ ਬੈਠੇ ਰਿੱਠਾ ਸਾਹਿਬ ਉੱਥੇ ਚਲੇ ਗਏ। ਉੱਥੇ ਮਛਿੰਦਰ ਨਾਥ ਨੇ ਕਿਹਾ ਕਿ ਮਾਰਾ ਮਿੱਠੇ ਫਾਲੀ ਇੱਥੇ ਬੈਠਿਆਂ ਬੈਠਿਆਂ ਤੋਂ ਕਿਧਰੇ ਨਹੀਂ ਜਾਣਾ ਹੈ। ਦੇਖਿਆ ਸ਼ਕਤ ਜੇ ਦੇਹ ਖਵਾਈ, ਇੱਥੇ ਬੈਠਿਆਂ ਬੈਠਿਆਂ ਮਿੱਠੇ ਫਲ ਦਰਖਤਾਂ ਦੇ ਖਵਾ ਦੇਵੇ ਤੇ ਫੇਰ ਅਸੀਂ ਜਾਣਾਂਗੇ, ਤੁਹਾਡੀ ਸ਼ਕਤੀ ਮਹਾਨ ਹੈ। ਦੋਹਰਾ ਫੇਨਲ ਕੋ ਧਾਰ ਤਹਿ ਹੋ ਤੋ, ਇੱਥੇ ਮਾਰਾ ਬੈਠੇ ਸੀ ਉੱਥੇ ਇੱਕ ਬਹੁਤ ਵੱਡਾ ਸਾਰਾ ਰੀਠੇ ਦਾ ਦਰਖਤ ਹੈ ਸੀ। ਤਬ ਹੀ ਗੁਰ ਸਿੱਧ ਮਾਹੇ, ਹਾਂ ਤਦੋਂ ਗੁਰੂ ਮਹਾਰਾਜ ਜੀ ਕਹਿੰਦੇ ਸਿੱਧ ਜਿਹੜੇ ਹਨ, ਇੱਕ ਟਹਿਨੋ ਪ੍ਰਭ ਕੀ ਦਿਸ਼ਾ। ਉਹ ਜਿਹੜਾ ਰਿੱਠੇ ਦਾ ਦਰਖਤ, ਇੱਕ ਤਾਂ ਜਿਹੜਾ ਟਾਹਣ ਹੈ ਗੁਰੂ ਮਹਾਰਾਜ ਦੇ ਉੱਪਰ ਹੈ, ਇੱਕ ਸਿੱਧਾਂ ਦੇ ਉੱਪਰ ਹੈ। ਇੱਕ ਸਿੱਧਨ ਦਿਸ਼ ਆਏ, ਇੱਕ ਸਿੱਧਾਂ ਦੀ ਤਰਫ ਦੋ ਟਾਹਣਾ ਜਾਏ, ਇੱਕ ਦੇ ਹੇਠਾਂ ਉਹ ਬੈਠੇ, ਇੱਕ ਦੀ ਤਰਫ ਆਪ ਜੀ ਸਜ ਰਹੇ। ਚੌਪਈ ਟਹਿਨੋ ਆਪਣੀ ਦਿਸ਼ ਤੇ ਜੋ, ਮਹਾਰਾਜ ਨੇ ਆਪਣੀ ਤਰਖ ਦਾ ਜਿਹੜਾ ਟਾਹਣਾ ਜਾ ਸੀ ਉਹ ਰੀਠੇ ਦਰਖਤ ਦਾ, ਸ੍ਰੀ ਗੁਰ ਪਿਖ ਮਧੁਰ ਕੀ ਸੋ, ਮਹਾਰਾਜ ਨੇ ਮਿਹਰ ਦੀ ਨਿਗਾਹ ਕਰਕੇ ਸਾਰੇ ਜਿਹੜੇ ਫਲ ਉਹਦੇ ਮਿੱਠੇ ਜੇ ਕਰ ਦਿੱਤੇ। ਟੂਟੇ ਫਲ ਤਜ ਕਰ ਤਰ ਡਾਰੀ, ਉਸੇ ਵੇਲੇ ਕਹਿੰਦੇ ਜਿਹੜੇ ਫਲ ਜੇ ਆ ਉਹ ਰਿੱਠਿਆਂ ਦੇ ਟੁੱਟ ਕੇ ਤੇ ਧਰਤੀ ਦੇ ਹੇਠਾਂ ਆਪੇ ਹੀ ਆ ਡਿੱਗੇ ਆ ਪੱਕ ਕੇ। ਪਰੇ ਮਛਿੰਦਰ ਕੇਰ ਅਗਾਰੀ, ਜਿੱਥੇ ਮਛਿੰਦਰ ਨਾਥ ਬੈਠਾ ਨਾ ਇਹ ਗੋਰਖ ਨਾਥ ਦਾ ਗੁਰੂ ਉਹਦੇ ਕੋਲੇ, ਕਹਿੰਦੇ ਜਾ ਡਿੱਗੇ। ਫਲ ਬਿਲੋਕ ਕੈ ਹੱਥ ਉਚਾਏ, ਮਛਿੰਦਰ ਨਾਥ ਨੇ ਫਲ ਜੇ ਵੇਖ ਕੇ ਹੱਥ ਵਿੱਚ ਚੁੱਕ ਲਏ। ਸਾਧ ਮਧੁਰ ਅਤ ਪਾਇਓ ਖਾਏ, ਛਕਿਆ ਉਹਨਾਂ ਵਿੱਚੋਂ ਬਹੁਤ ਮਿੱਠਾ ਸਵਾਦ ਪਾਇਆ। ਤਬ ਸਿੱਧਨ ਸੋ ਗੇਰਾ ਉਚਾਰੀ, ਉਦੋਂ ਸਿੱਧਾ ਨਾਥਾਂ ਦੇ ਸਾਥ ਬਚਨ ਕਿਹਾ ਇਸਨੇ, ਇਹ ਫਲ ਕੌਰੇ ਹੁਤੋ ਅਗਾਰੀ, ਇਹ ਵੀ ਜਿਹੜੇ ਰਿੱਠੇ ਦੇ ਫਲ ਸੀ ਪਹਿਲਾਂ ਤਾਂ ਬਹੁਤ ਕੌੜੇ ਹੈ ਸੀ, ਤਬ ਅਤ ਮਧੁਰ ਸਾਧ ਕੇ ਮਾਹੀ, ਹੁਣ ਤਾਂ ਬਹੁਤ ਹੀ ਕਹਿੰਦੇ ਮਿੱਠੇ ਤੇ ਬੜੇ ਸਵਾਦੀ ਹਨ। ਖਾਵਤ ਤਿਆਗੇ ਜਾਵਤ ਨਾਹੀ, ਮਿੱਠੇ ਤੇ ਸਵਾਦੀ ਛਕਦਿਆਂ ਕਹਿੰਦੇ ਛਕਣੋ ਛੱਡੇ ਨੀ ਜਾ ਸਕਦੇ ਵੀ ਆਈਆਂ ਵੀ ਛਕੀ ਚੱਲੀਏ। ਸੁਣ ਸਿੱਧ ਕਿਤਕ ਚੜੇ ਤਾਰ ਤਾਹੀ, ਮਛਿੰਦਰ ਨਾਥ ਸੁਣ ਕੇ ਕਹੀ ਤਾਂ ਸਿੱਧ ਕਹਿੰਦੇ ਉਹ ਰਿੱਠੇ ਦੇ ਦਰਖਤ ਦੇ ਉੱਪਰ ਹੀ ਚੜ ਗਏ। ਪਰਖਣ ਹੇਤ ਫਲਨ ਕਰ ਚਾਹੀ, ਇਸ ਤਰ੍ਹਾਂ ਵੀ ਭਿੱਖਾ ਤਾਂ ਫਲਾਂ ਦੀ ਕਰੀਏ, ਇਸ ਤਰ੍ਹਾਂ ਦੀ ਚਾਹਨਾ ਜੀ ਕੀਤੀ। ਆਪਣੀ ਦਿਸ਼ ਟਹਿਨੀ ਫਲ ਜੋ, ਆਪਣੀ ਤਰਫ ਦੇ ਜਿਹੜਾ ਟਾਹਣਾ ਜਾ ਸੀ ਉਹਦੇ ਜਿਹੜੇ ਫਲ ਦੇ ਹਨ, ਤੋਰ ਤੋਰ ਖਾਏ ਜਬ ਸੋ, ਸਿੱਧਾ ਨਾਥਾਂ ਨੇ ਆਪਣੀ ਤਰਫ ਦੇ ਟਾਹਣੇ ਦੇ ਫਲ ਜੇ ਤੋੜ ਕੇ ਖਾਣਾ ਜਾ ਕੀਤੇ। ਅਤ ਕੌੜੇ ਸੋ ਜਾਏ ਨ ਖਾਏ, ਨੇ ਕੌੜੇ ਹੈ ਕਹਿੰਦੇ ਉਹ ਖਾਦੇ ਨੀ ਜਾ ਰਹੇ। ਮੁਖ ਮੈਂ ਪਾਏ ਹਿਰਦੈ ਪਛਤਾਏ, ਆਪਣੇ ਮੂੰਹ ਵਿੱਚ ਪਾ ਲੈਂਦੇ ਹਿਰਦੇ ਵਿੱਚ ਪਛਤਾਉਂਦੇ ਵੀ ਆਹ ਕਾਹਨੂੰ ਖਾਣੇ ਸੀ। ਸ੍ਰੀ ਪ੍ਰਭ ਬੋਲੇ ਹਮ ਦਿਸ਼ ਜੇਤੋ, ਫਿਰ ਮਹਾਰਾਜ ਬੋਲੇ ਕਹਿੰਦੇ ਵੀ ਅਸੀਂ ਆਪਣੀ ਤਰਫ ਦਾ ਜਿੰਨਾ ਟਾਹਣੇ ਦੇ ਫਲ ਸੀ ਮਧੁਰ ਦਿਓ ਕਰ ਸਗਰੋ ਤੇ ਤੋ, ਸਾਰਾ ਵੀ ਤੁਹਾਡੇ ਕਹਿਣ ਕਰਕੇ ਅਸੀਂ ਤਾਂ ਮਿੱਠਾ ਕਰ ਦਿੱਤਾ ਇਸ ਨੂੰ। ਆਪਣੀ ਦਿਸ਼ ਤੁਮ ਸਭ ਸਿੱਧ ਮਿਲ ਕੇ, ਅਸੀਂ ਵੀ ਸਾਰੇ ਸਿੱਧ ਮਿਲ ਕੇ ਆਪਣੇ ਤਰਖ ਦਾ ਜਿਹੜਾ ਟਾਹਣਾ ਦੇ ਫਲ ਜੇ ਮਧੁਰ ਲੇ ਹੁਕਾਰ ਖਾ ਹੋ ਸੋ ਛਿਲਕੈ, ਤੁਸੀਂ ਸ਼ਕਤੀ ਵਾਲੇ ਕਨੇ ਨੂੰ ਮਿੱਠਾ ਕਰ ਲੋ, ਫਿਰ ਸਾਰੇ ਪ੍ਰੇਮ ਨਾਲ ਖੁੱਲੇ ਗੱਫੇ ਲਾਓ। ਸੁਣ ਸਭ ਸਿੱਧਾਂ ਨੇ ਸ਼ਕਤ ਲਗਾਈ, ਮਹਾਰਾਜ ਤੋਂ ਸੁਣ ਕੇ ਸਾਰੇ ਸਿੱਧਾਂ ਨੇ ਆਪਣੀ ਤਾਕਤ ਜੀ ਲਾਈ। ਮਧੁਰ ਨ ਭਏ ਰਹੇ ਕੁਰ ਆਏ ਕਰ ਆਈ, ਮਿੱਠੇ ਨੀ ਉਹ ਰਿੱਠੇ ਹੋ ਸਕੇ, ਉਹ ਕੌੜੇ ਰਹੇ ਹਨ। ਅਬ ਲੋ ਤੇ ਹੇਠਾਂ ਹੈ ਨਿਸ਼ਾਨੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਹੁਣ ਤੱਕ ਕਹਿੰਦੇ ਉਹ ਦਰਖਤ ਦੀ ਨਿਸ਼ਾਨੀ ਉੱਥੇ ਹੈਗੀ ਹੈ। ਅਰਧ ਮਧੁਰ ਅਰਧ ਹੈ ਕਾਰਵਾਨੀ, ਇਸ ਤਰ੍ਹਾਂ ਕਹਿੰਦੇ ਅੱਧੇ ਕੋ ਜਿਹੜੇ ਟਾਹਣੇ ਦੇ ਮਿੱਠੇ ਫਲ ਹੈ ਤੇ ਅੱਧੇ ਕੋ ਕਹਿੰਦੇ ਕੌੜੇ ਹਨ। ਗੁਰ ਕੀ ਅਜਮਤ ਅਧਿਕ ਨਿਹਾਰੀ, ਗੁਰੂ ਮਹਾਰਾਜ ਦੀ ਜਿਹੜੀ ਮਹਾਨ ਤਾਕਤ ਹੈ ਸਿੱਧਾ ਨਾਥਾਂ ਨੇ ਦੇਖੀ ਹੈ। ਜਰੀ ਨ ਜਾਏ ਜਰੈ ਉਰ ਭਾਰੀ, ਸਾਰੀ ਨੀ ਜਾਂਦੀ ਹਿਰਦੇ ਵਿੱਚ ਈਰਖਾ ਕਰਕੇ ਸੜਦੇ ਮਚਦੇ। ਦਿਨ ਬੀਤਿਓ ਰਜਨੀ ਭੀ ਜਬ ਹੀ, ਇਸ ਤਰ੍ਹਾਂ ਜਦੋਂ ਰਾਤ ਬੀਤ ਗਈ ਹੈ ਤੇ ਦਿਨ ਦਾ ਸਮਾਂ ਹੋਇਆ ਹੈ। ਮਿਲ ਕੇ ਛਲ ਕੀਨੋ ਇੱਕ ਤਬ ਹੀ, ਇਹਨਾਂ ਨੇ ਰਲ ਮਿਲ ਕੇ ਇੱਕ ਹੋਰ ਪ੍ਰੇਮ ਜਾ ਕੀਤਾ ਸੀ, ਹੋਏ ਜਿੱਥੇ ਨਾਨਕ ਮਤਾ ਅਸਥਾਨ ਹੈ ਇੱਥੇ ਆ ਕੇ ਕੀਤਾ ਸੀ, ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਉਸ ਅਸਥਾਨ ਦੇ ਜਾ ਕੇ ਦਰਸ਼ਨ ਨਹੀਂ ਕੀਤੇ ਸਨ। ਜਿਸ ਤਰ੍ਹਾਂ ਕਿਸੇ ਗੁਰਮੁਖ ਨੇ ਉਹਨਾਂ ਨੂੰ ਇਤਿਹਾਸ ਸੁਣਾਇਆ ਉਸੇ ਤਰ੍ਹਾਂ ਦਾ ਉਹਨਾਂ ਨੇ ਕਹਿ ਦਿੱਤਾ ਹੈ। ਉਂਝ ਜਿਹੜਾ ਰਿਠਾ ਸਾਹਿਬ ਗੁਰਦੁਆਰਾ ਹੈ ਉਹ ਨਾਨਕ ਮੱਥੇ ਤੋਂ ਕਾਫੀ ਦੂਰ ਹੈ ਅਤੇ ਇਹ ਜਿਹੜਾ ਪ੍ਰਸੰਗ ਹੈ ਗੋਰਖ ਨਾਨਕ ਮੱਥੇ ਸਾਹਿਬ ਦੇ ਨਾਲ ਲਗਵੇਂ ਕਹਿ ਦਿੱਤਾ ਵੀ ਸ਼ਹਿਰ ਜਿਵੇਂ ਇੱਥੇ ਹੀ ਹੋਵੇ। ਹੁਣ ਜਿਹੜਾ ਅਗਲਾ ਪ੍ਰਸੰਗ ਹੈ ਇਹ ਨਾਨਕ ਮੱਥੇ ਸਾਹਿਬ ਦਾ ਹੈ। ਆਹ ਜਿਹੜਾ ਪਹਿਲਾਂ ਪ੍ਰਸੰਗ ਕਹਿਣਾ ਸੀ ਉਹ ਬਾਅਦ ਵਿੱਚ ਕਿਹਾ, ਜਿਹੜਾ ਬਾਅਦ ਵਿੱਚ ਕਹਿਣਾ ਸੀ ਉਹ ਪਹਿਲਾਂ ਕਵੀ ਜੀ ਨੇ ਕਹਿ ਦਿੱਤਾ। ਇਸ ਤਰ੍ਹਾਂ ਉਹ ਲਨੰਦਰ ਸਾਹਿਬ ਕੋ ਪੁੱਲ ਗੁਰੂ ਕਰਤਾਰ ਹੈ, ਕਿਉਂਕਿ ਮਨੁੱਖ ਥੋੜ੍ਹਾ ਬਹੁਤਾ ਤਾਂ ਇਸ ਤਰ੍ਹਾਂ ਕਰ ਕਰਾ ਹੀ ਜਾਂਦਾ, ਸਾਹਿਬ ਨੇ ਗਲਤੀ ਹੋਈ ਹੈ। ਉਹ ਜਿਹੜੇ ਕੋਈ ਉਸ ਅਸਥਾਨ ਦੇ ਦਰਸ਼ਨ ਕਰਨ ਵਾਲੇ ਉਹ ਜਾਣਦੇ ਹੀ ਹੈ ਵੀ ਇਹ ਆਪੋ ਵਿੱਚ ਹੀ ਅਸਥਾਨ ਦਾ ਕਿੰਨਾ ਕੁ ਦੂਰ ਰਤਾ ਦਾ ਫੈਸਲਾ ਹੈ। ਸੋ ਇਸ ਕਰਕੇ ਜਿਵੇਂ ਪ੍ਰਸੰਗ ਆਪਾਂ ਸੁਣਿਆ ਅਤੇ ਉਹ ਪ੍ਰਾਪਤ ਸੁਣ ਕੇ ਲਾਭ ਲਿਆ ਹੈ, ਇਸੇ ਤਰ੍ਹਾਂ ਜਿਵੇਂ ਉਹ ਗੁਰੂ ਮਹਾਰਾਜ ਜੀ ਨਾਨਕ ਮੱਥੇ ਬੈਠੇ ਇੱਥੇ ਜਿਵੇਂ ਹੋਰ ਵਿਚਾਰ ਵਟਾਂਦਰਾ ਹੋਇਆ ਅਤੇ ਹੋਰ ਇਹ ਸਿੱਧਾ ਨਾਥਾਂ ਨੇ ਇੱਕ ਛਲ ਫਰੇਬ ਜਿਹਾ ਕੀਤਾ ਸੀ 420 ਜੀ ਕੀਤੀ ਸੀ, ਜਿਵੇਂ ਉਹ ਗੁਰੂ ਮਹਾਰਾਜ ਨੇ ਵੀ ਇਹਨਾਂ ਦਾ ਸਾਰੇ ਪਾਜ ਉਘੇੜ ਕੇ ਰੱਖ ਦਿੱਤਾ ਸੀ। ਉਹ ਪ੍ਰਸੰਗ ਜਿਵੇਂ ਅੱਗੇ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ, ਕਿਉਂਕਿ ਸਮਾਂ ਉੱਪਰ ਵੀ ਜਾ ਰਿਹਾ ਹੈ। ਗੁਰ ਕੀ ਅਜਮਤ ਅਧਿਕ ਨਿਹਾਰੀ, ਜਰੀ ਨ ਜਾਏ ਜਰੈ ਉਰ ਭਾਰੀ, ਦਿਨ ਬੀਤਿਓ ਰਜਨੀ ਭੀ ਜਬ ਹੀ, ਮਿਲਕੇ ਛਲ ਕੀਨੋ ਇੱਕ ਤਬ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ,